ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਕੂਰ ਆਸਰੇ ਅਪਰ ਤਜ ਗੋਹ ਸਤਿਗੁਰ ਕੀ ਸ਼ਰਨ ਮਲ ਉਤਾਰ ਬਹੁ ਵਿਸ਼ਅ ਕੀ ਹਰ ਹੋ ਜਨਮ ਪੁਨ ਮਰਨ ਕੂਰ ਆਸਰੇ ਅਪਰ ਤਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਕਿਰਪਾ ਨਾਲ ਬਖਸ਼ ਤੇ ਰਹਿਮਤ ਨਾਲ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵੀ ਕੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰੂ ਕੀ ਬਾਣੀ ਸੱਚ ਕੀ ਬਾਣੀ ਦੇ ਜਾਪ ਪਾਠ ਅੰਮ੍ਰਿਤ ਵੇਲੇ ਤੋਂ ਹੋਇਆ ਹੈ। ਗੁਰਬਾਣੀ ਦੇ ਜੋ ਉਚਾਰਨਹਾਰ ਗੁਰੂ ਨਾਨਕ ਸਾਹਿਬ ਜੀ ਹੈ ਉਹਨਾਂ ਦਾ ਹੀ ਆਪਾਂ ਇਤਿਹਾਸ ਪੜ੍ਹ ਸੁਣ ਰਹੇ ਹਾਂ ਅਤੇ ਲਾਹ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਜਿਹੜਾ ਇਹ ਮੂਲਾ ਸਿਆਲਕੋਟ ਵਾਸੀ ਇਹਦੀ ਪਰਖ ਕਰਨ ਲਈ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਕਹਾਇਆ ਸੀ ਵੀ ਜਿਹੜਾ ਤੇਰੇ ਨਾਲ ਕੋਈ ਅੰਤਰ ਖਾਤੇ ਵੈਰ ਭਾਵ ਰੱਖਦਾ ਹੈ ਉਸਨੇ ਵੀ ਹੇ ਮੂਲ ਚੰਦ ਤੇਰੇ ਘਰ ਵਿੱਚ ਜਾ ਕੇ ਤੇਰੀ ਘਰਵਾਲੀ ਨੂੰ ਇਉਂ ਕਹਿ ਦਿੱਤਾ ਹੈ ਵੀ ਮੈਂ ਕਿਸੇ ਤੋਂ ਇਉਂ ਕੰਨਾਂ ਵਿੱਚ ਸੁਣਿਆ ਹੈ ਵੀ ਜਿਹੜਾ ਮੂਲਾ ਗੁਰੂ ਨਾਨਕ ਸਾਹਿਬ ਦੇ ਨਾਲ ਗਿਆ ਸੀ ਰਸਤੇ ਵਿੱਚ ਜਾਂਦਾ ਜਾਂਦਾ ਚੜ੍ਹਾਈ ਕਰ ਗਿਆ ਹੈ। ਇਸ ਤਰ੍ਹਾਂ ਪ੍ਰਣ ਕਰਕੇ ਤੇਰੀ ਘਰਵਾਲੀ ਹਨ ਸ਼ਿਖਾ 'ਤੇ ਚੜ੍ਹ ਕੇ ਜਾਂਦੀ ਸਣ ਲਈ ਤਿਆਰ ਹੋ ਰਹੀ ਹੈ। ਹੱਥ ਵਿੱਚ ਉਹਨੇ ਨਾਲੀਅਰ ਲੈ ਲਿਆ ਲੋਕਾਂ ਨੂੰ ਇਕੱਠੇ ਕਰ ਲਿਆ ਹੈ। ਜੇ ਤਾਂ ਵੀ ਮੂਲੇ ਜਿਵੇਂ ਤੂੰ ਲਿਖ ਕੇ ਦਿੱਤਾ ਸੀ ਮਰਨਾ ਸੱਚ ਹੈ ਜਿਉਣਾ ਝੂਠ ਹੈ ਵਿਰਾਗ ਹੈ ਤੇਰੇ ਅੰਦਰ, ਫਿਰ ਤਾਂ ਠੀਕ ਹੈ। ਜੇ ਅੰਦਰ ਤੇਰੇ ਕੋਈ ਹੈਗਾ ਘਰਵਾਲੀ ਦੇ ਸੰਬੰਧ ਵਿੱਚ ਕੋਈ ਮੋਹ ਪਿਆਰ, ਫਿਰ ਤੂੰ ਵੀ ਦੱਸ। ਸੁਣ ਕੇ ਬਹੁਤ ਸ਼ੋਕਾਂ ਵਿੱਚ ਡੁੱਬ ਗਿਆ, ਘਬਰਾਹਟ ਆ ਗਿਆ, ਕਹਿਣ ਲੱਗਿਆ ਮਹਾਰਾਜ ਇੱਥੋਂ ਬਹੁਤ ਦੂਰ ਬੈਠੇ ਹੈ, ਹੁਣ ਕਿਵੇਂ ਜਾ ਹੋਊਗਾ? ਉਹ ਵਿਚਾਰੀ ਸਨਮਝ ਕੇ ਸਵਾਹ ਹੋ ਜਾਊਗੀ। ਤੁਸੀਂ ਮਹਾਰਾਜ ਸਮਰੱਥ ਹੋ, ਸ਼ਕਤੀ ਵਾਲਿਆਂ ਜੋ ਚਾਹੋ ਕਰ ਸਕਦੇ ਹੋ, ਇਸ ਕਰਕੇ ਕਿਰਪਾ ਕਰੋ ਜਿਵੇਂ ਕਿਵੇਂ ਮੈਨੂੰ ਉੱਥੇ ਘਰੇ ਪਹੁੰਚਾਓ। ਗੁਰੂ ਮਹਾਰਾਜ ਨੇ ਦੇਖ ਦੋ ਕਿ ਕਿਹਾ ਵੀ ਚੰਗਾ, ਅੱਖਾਂ ਬੰਦ ਕਰ, ਜੋ ਕਹੇ ਬੰਦਾ ਕਰ ਲਈਆਂ। ਜਦੋਂ ਇਹਨੇ ਖੋਲੀਆਂ ਤੇ ਘਰੇ ਬੈਠਾ ਆਪਣੇ ਆਪ ਨੂੰ ਦੇਖਿਆ ਹੈ। ਇਸ ਤਰ੍ਹਾਂ ਫਿਰ ਇਹ ਸੰਸਾਰੀ ਜੀਵਾਂ ਸੰਸਾਰ ਦੇ ਮੋਹ ਪਿਆਰ ਵਿੱਚ ਫਸ ਫਸ ਗਿਆ ਹੈ, ਗੁਰੂ ਮਹਾਰਾਜ ਦੀ ਸੰਗਤ ਛੱਡ ਬੈਠਾ ਹੈ। ਗੁਰੂ ਮਹਾਰਾਜ ਦੀ ਸੰਗਤ ਛੱਡਣੇ ਕਰਕੇ ਫਿਰ ਜਿਹੜਾ ਇਹਨੂੰ ਨੁਕਸਾਨ ਹੋਇਆ, ਉਹ ਅੱਗੇ ਪ੍ਰਸੰਗ ਆ ਜਾਣਾ ਹੈ। ਜਦੋਂ ਗੁਰੂ ਮਹਾਰਾਜ ਦੂਜੀ ਵਾਰ ਫਿਰ ਇਹਦੇ ਘਰ ਵਿੱਚ ਆਉਣਗੇ, ਇਹ ਫਿਰ ਬੇਮੁਖ ਜਿਹਾ ਹੋ ਜਾਏਗਾ। ਸਗੋਂ ਘਰਵਾਲੀ ਦੇ ਮਗਰ ਲੱਗ ਕੇ ਪਾਥੀਆਂ ਦੇ ਘੀਰੇ ਵੀ ਜਾ ਕੇ ਲੁਕ ਲੁਕ ਜਾਏਗਾ। ਮਹਾਰਾਜ ਕਹਿਣਗੇ ਮਰਨ ਨਾ ਜਾਪੈ ਮੂਲਿਆ ਵੈ, ਕਿੱਥੇ ਥਾਂ ਵੀ ਲੁਕ ਲੁਕ ਫਿਰਦਾ ਹੈ, ਤੈਨੂੰ ਮੌਤ ਦਾ ਨਹੀਂ ਪਤਾ ਵੀ ਕਿਹੜੇ ਥਾਂ ਆ ਜਾਣੀ ਹੈ। ਸੋ ਇਸ ਤਰ੍ਹਾਂ ਭਾਣਾ ਜਾਂ ਵਰਤ ਜਾਣਾ ਉਹ ਪ੍ਰਸੰਗ ਅੱਗੇ ਆਊਗਾ। ਇੱਥੇ ਪ੍ਰਸੰਗ ਇੰਨਾ ਕਹਿ ਕੇ ਕੱਲ੍ਹ ਦੇ ਦੀਵਾਨ ਵਿੱਚ ਸਮਾਪਤੀ ਹੋ ਗਈ ਸੀ। ਹੁਣ ਜਿਹੜਾ ਉਹ ਜਾਤੀ ਦਾ ਜਿਹੜਾ ਸੱਜਦ ਹੈ ਉਹਨੂੰ ਮਿਲੇ, ਜਿਹੜੇ ਉਹ ਜਲਾਲਦੀਨ ਪੀਰ ਸੀ ਸੱਜਦ, ਜਿਵੇਂ ਉਹਦਾ ਸੇਵਕ ਮਹਾਰਾਜ ਤੋਂ ਬਾਣੀ ਸੁਣ ਕੇ ਗਿਆ ਸੀ ਜਪਜੀ ਦੀ, ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ, ਜਿਹਦੇ ਦੇ ਮਿਹਨਤ ਨਹੀਂ ਸਹੀ ਰੂਪ ਵਿੱਚ ਆਉਂਦੇ ਸੀ ਸਮਝ ਵਿੱਚ। ਪੀਰ ਨੂੰ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਉਹ ਬੜੀ ਬਹੁਤ ਵਧੀਆ ਬਾਣੀ ਪੜ੍ਹ ਰਹੇ ਸੀ, ਬੜਾ ਆਨੰਦ ਆਉਂਦਾ ਸੀ, ਮੈਂ ਤਾਂ ਉੱਥੇ ਸੁਣਦਾ ਰਿਹਾ, ਇੱਕਾ ਪਾਦਾ ਮੈਨੂੰ ਇਹਨਾਂ ਨਹੀਂ ਆਇਆ ਸਮਝ ਵਿੱਚ ਵੀ ਉਹ ਕਿਵੇਂ ਕਿਸ ਰੂਪ ਵਿੱਚ ਉਹਨਾਂ ਨੇ ਕਿਹਾ ਹੈ। ਇਸ ਕਰਕੇ ਤੁਸੀਂ ਸਮਝਾਓ, ਕਹਿਣ ਲੱਗਿਆ ਵੀ ਉਹਨਾਂ ਨੂੰ ਸੱਦ ਕੇ ਮੇਰੇ ਕੋਲ ਲਿਆ ਦਰਸ਼ਨ ਕਰਾ, ਉੱਥੇ ਮਹਾਨ ਤੋਂ ਮਹਾਨ ਹੈ ਜਿਹਨਾਂ ਦੀ ਇਹ ਬਾਣੀ ਹੈ। ਫਿਰ ਸਿੰਧੀ ਸੇਵਕ ਮਹਾਰਾਜ ਕੋਲ ਆਇਆ ਦੁਬਾਰਾ ਅਤੇ ਕਹਿਣ ਲੱਗੇ ਮਹਾਰਾਜ ਮੇਰਾ ਜਿਹੜਾ ਪੀਰ ਆਪ ਜੀ ਨੂੰ ਬੁਲਾ ਰਿਹਾ ਹੈ, ਕਿਰਪਾ ਕਰੋ ਉਹਨੂੰ ਦਰਸ਼ਨ ਦਿਓ। ਮਹਾਰਾਜ ਉੱਥੋਂ ਉੱਠ ਕੇ ਜਿੱਥੇ ਇਹ ਜਲਾਲਦੀਨ ਫਿਰ ਆਪਣਾ ਸਥਾਨ ਬਣਾ ਕੇ ਰਹਿੰਦਾ ਸੀ ਉੱਥੇ ਚਲੇ ਗਏ। ਇਹ ਉੱਠ ਕੇ ਚਰਨੇ ਲੱਗਿਆ, ਤਰ੍ਹਾਂ ਤਰ੍ਹਾਂ ਦੇ ਸ਼ੰਕੇ ਜਿਹੜੇ ਇਹਦੇ ਮਨ ਵਿੱਚ ਬਣੇ ਹੋਏ ਸੀ ਉਹ ਸਾਰੇ ਨਿਵਿਰਤੀ ਕਰੀ ਜਾ ਰਿਹਾ ਹੈ। ਫਿਰ ਵਿੱਚ ਵਿਚਾਲੇ ਉਹ ਸਿੰਧੀ ਸੇਵਕ ਬੋਲ ਗਿਆ ਕਿ ਮਹਾਰਾਜ ਤੁਸੀਂ ਤਾਂ ਆਪੋ ਵਿੱਚ ਹੀ ਪਰਚ ਗਏ, ਜਿਸ ਲਈ ਇਹਨਾਂ ਨੂੰ ਬੁਲਾਇਆ ਸੀ ਉਹ ਮੇਰਾ ਤਾਂ ਸਾਸਾ ਪਿੱਛੇ ਰਹਿ ਗਿਆ। ਫਿਰ ਜਲਾਲਦੀਨ ਪੀਰ ਕਹਿਣ ਲੱਗਿਆ ਮਹਾਰਾਜ ਸਿੰਧੀ ਮੇਰਾ ਸੇਵਕ ਜੋ ਆਪ ਬਾਣੀ ਪੜ੍ਹ ਰਹੇ ਸੀ ਅਤੇ ਉਹਦੇ ਵਿੱਚੋਂ ਇੱਕ ਤੁੱਕ ਦੇ ਅਰਥ ਨਹੀਂ ਇਹਨੂੰ ਸਮਝ ਪਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਵੀ ਗੁਰਮੁਖ ਕਿਹੜਾ ਹੁੰਦਾ ਹੈ ਵੀ ਜਿਹੜਾ ਇਸ ਤਰ੍ਹਾਂ ਸ਼ਬਦ ਵਿੱਚ ਜੁੜਦਾ ਹੈ ਅਤੇ ਸ਼ਬਦ ਦੀ ਵਿਚਾਰ ਕਰਦਾ, ਅਤੇ ਗੁਰਮੁਖ ਸ਼ਬਦ ਦੀ ਵਿਚਾਰ ਕਰਕੇ ਫਿਰ ਜਿਸ ਦੀ ਉਹ ਸ਼ਬਦ ਦੁਆਰਾ ਵਿਚਾਰ ਕਰੇ ਵੀ ਉਹਦੇ ਵਿੱਚ ਸਰੂਪ ਦੇ ਵਿੱਚ ਸਮਾਈ ਰੱਖਦਾ, ਲੀਨਤਾ ਕਰੀ ਰੱਖਦਾ ਹੈ। ਸੋ ਇਸ ਕਰਕੇ ਇਹਨੂੰ ਦੱਸੋ ਮਹਾਰਾਜ ਕਹਿੰਦੇ ਵੀ ਜਿਸ ਚਿੰਤਨਾ ਦੀ ਕੁੰਜੀ ਹੁੰਦੀ ਹੈ ਨਾ, ਜੇ ਉਹੀ ਲੱਗੇ ਤਾਂ ਫਿਰ ਠੀਕ ਹੁੰਦੀ ਹੈ। ਭਾਵ ਹੈ ਜੇ ਤੂੰ ਹੀ ਇਹਦੀ ਤਸੱਲੀ ਕਰਾਏ ਤਾਂ ਫਿਰ ਠੀਕ ਹੈ, ਅਸੀਂ ਭਾਵੇਂ ਕਰ ਕਰਾ ਦਈਏ ਫਿਰ ਵੀ ਕਹੂਗਾ ਵੀ ਜਿਹੜਾ ਮੇਰਾ ਉਸਤਾਦ ਹੈ ਉਹਨਾਂ ਦੇ ਪਤਾ ਨਹੀਂ ਕੀ ਖਿਆਲ ਹੋਣਗੇ, ਕੀ ਵਿਚਾਰ ਹੋਣਗੇ, ਤੇਰੇ ਰਾਹੀਂ ਸੁਣੋਗੇ ਫਿਰ ਇਹਦਾ ਨੇਚਾ ਹੋ ਜਾਓ। ਜੇ ਤੂੰ ਕਹੇ ਵੀ ਮੈਨੂੰ ਤਾਂ ਇਹ ਮਹਿਨੇ ਨਹੀਂ ਆਉਂਦੇ, ਫਿਰ ਸਾਡਾ ਬਚਨ ਮੰਨ, ਕਾਬੇ ਦੀ ਯਾਤਰਾ ਕਰਨ ਚਲਿਆ ਜਾ, ਉੱਧਰੋਂ ਤੈਨੂੰ ਸਹੀ ਮਹਿਨਿਆਂ ਦਾ ਪਤਾ ਚੱਲ ਜਾਏਗਾ। ਫਿਰ ਇਸਨੇ ਕਿਹਾ ਕਿ ਮਹਾਰਾਜ ਜਿੰਨਾ ਚਿਰ ਮੈਂ ਵਾਪਸ ਨਹੀਂ ਆ ਜਾਂਦਾ ਉਨਾ ਚਿਰ ਇੱਥੇ ਮਹਾਰਾਜ ਮੇਰੇ ਸਥਾਨ 'ਤੇ ਟਿੱਕੇ ਰਹਿਣਾ। ਗੁਰੂ ਮਹਾਰਾਜ ਕਹਿਣ ਲੱਗੇ ਵੀ ਕਿਧਰੇ ਨਹੀਂ ਜਾਂਦੇ, ਇੱਥੇ ਹੀ ਰਹਾਂਗੇ, ਪਰ ਤੂੰ ਛੇਤੀ ਵਾਪਸ ਪਰਤ ਆਈ। ਇਸ ਤਰ੍ਹਾਂ ਕਹਿ ਕੇ ਜਿਵੇਂ ਜਲਾਲਦੀਨ ਪੀਰ ਸੱਜਰ ਮੱਕੇ ਵੱਲ ਨੂੰ ਆਇਆ ਕਾਬੇ ਦੀ ਯਾਤਰਾ ਕਰਨ ਲਈ, ਹੱਜ ਕਰਨ ਲਈ, ਜਿਵੇਂ ਇੱਧਰ ਇਹਨੇ ਕੁਛ ਦੇਖਿਆ ਦਿਖਾਇਆ ਅਤੇ ਉਹ ਪ੍ਰਸੰਗ ਅੱਜ ਆ ਰਿਹਾ ਹੈ ਇਸਦਾ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਗੁਰ ਆਸਰੇ ਅਪਰ ਤਜ, ਅੰਦਰਲਾ ਜਿਹੜਾ ਆਪਣਾ ਜੀਵ ਆਤਮਾ ਹੈ ਉਹਨੂੰ ਸੰਬੋਧਨ ਕਰਕੇ ਕਵੀ ਕਹਿ ਰਿਹਾ ਹੈ ਇਹ ਮੇਰੇ ਜੀਵ ਆਤਮਾ, ਹੋਰ ਜਿਹੜਾ ਤਰ੍ਹਾਂ ਤਰ੍ਹਾਂ ਦੇ ਝੂਠੇ ਆਸਰੇ ਜੇ ਤੂੰ ਧਾਰੀ ਬੈਠਾ, ਵੀ ਆਹ ਵੀ ਮੇਰਾ ਸਹਾਰਾ ਹੈ, ਆਹ ਵੀ ਮੇਰਾ ਸਹਾਰਾ ਹੈ। ਕਹਿੰਦੇ ਸਾਰੇ ਹੋਰ ਜਿੰਨੇ ਝੂਠੇ ਮੂਠੇ ਆਸਰੇ ਹੈ ਇਹ ਮੇਰੇ ਅੰਦਰਲੇ ਜੀਵ ਆਤਮਾ ਤੂੰ ਛੱਡ ਦੇ। ਗੋਹ ਸਤਿਗੁਰ ਕੀ ਸ਼ਰਨ, ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਤੂੰ ਚਰਨ ਸ਼ਰਨ ਫੜ ਲੈ, ਉਹਨਾਂ ਦੀ ਸ਼ਰਨ ਸ਼ਰਨ ਪੈ ਜਾ। ਮਲ ਉਤਾਰ ਬਹੁ ਵਿਸ਼ਿਆ ਕੀ, ਇਸ ਤਰ੍ਹਾਂ ਹੈ ਜੀਵ ਆਤਮਾ ਤੇਰੇ ਮਨ ਰੂਪੀ ਵਸਤਰ ਨੂੰ ਜੋ ਤਰ੍ਹਾਂ ਤਰ੍ਹਾਂ ਦੀ ਪਾਪਾਂ ਦੀ ਰਾਗ ਮਹਿਲ ਦੀ ਮਹਿਲ ਲੱਗੀ ਹੋਈ ਹੈ ਉਹਨੂੰ ਤੂੰ ਲਾ ਲੈ, ਵਿਸ਼ਿਆਂ ਵਿਕਾਰਾਂ ਦੀ ਮਹਿਲ ਵੀ, ਰਾਗ ਦਵੇਸ਼ ਦੀ ਵੀ, ਪਾਪਾਂ ਦੀ ਵੀ। ਹਰ ਹੋ ਜਨਮ ਪੁਨ ਮਰਨ, ਇਸ ਤਰ੍ਹਾਂ ਇਹ ਜੀਵ ਆਤਮਾ ਜਿਹੜਾ ਤੂੰ ਜਨਮ ਮਰਨ ਦਾ ਚੱਕਰ ਪੈ ਰਿਹਾ ਹੈ, ਇਹ ਜੰਮਣਾ ਮਰਨ ਦਾ ਵੀ ਤੂੰ ਜਿਹੜਾ ਆਪਣਾ ਹਰ ਲੈ ਨਾਸ ਕਰ ਲੈ ਤੇ ਉਹ ਮੁਕਤ ਹੋ ਜਾ ਸੰਸਾਰ ਤਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਅਬ ਜਲਾਲ ਗੋ ਸੁਨ ਹੋ ਬ੍ਰਤੰਤੇ। ਬਾਲਾ ਜੀ ਸੰਧੂ ਗੋ ਦੇ ਬਚਨ ਕਹਿੰਦੇ, ਬਾਣੀ ਕਹਿੰਦੇ ਕਿ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਹੁਣ ਜਿਹੜਾ ਜਲਾਲਦੀਨ ਸੱਜਦ ਹੈ ਉਹ ਜਿਵੇਂ ਕਾਬੇ ਵਿੱਚ ਗਿਆ, ਉਹਦਾ ਪ੍ਰਸੰਗ ਸੁਣ ਲਓ ਜੀ ਮੇਰੇ ਪਾਸਾਂ। ਸ੍ਰੀ ਅੰਗਦ ਜੀ ਗੁਣ ਗਨ ਵੰਤੇ, ਸੋਭਾ ਵਾਲੇ ਗੁਰੂ ਅੰਗਦ ਸਾਹਿਬ ਜੀ ਸੋ ਗੁਣਾ ਵਾਲੇ। ਸ੍ਰੀ ਗੁਰ ਕੋ ਬਸਾਏ ਨਿਜ ਥਾਏ, ਇਸ ਤਰ੍ਹਾਂ ਹੈ ਗੁਰੂ ਅੰਗਦ ਸਾਹਿਬ ਜੀ ਉਹ ਜਲਾਲਦੀਨ ਪੀਰ ਨੇ ਗੁਰੂ ਮਹਾਰਾਜ ਨੂੰ ਆਪਣੇ ਅਸਥਾਨ ਤੇ ਬਿਠਾਇਆ ਟਿਕਾਇਆ। ਪੂਰਨ ਮਾਰਗ ਆਇਓ ਧਾਈ, ਆਪ ਕਹਿੰਦੇ ਕਾਬੇ ਦੀ ਹੱਜ ਕਰਨ ਵਾਸਤੇ ਬੜੀ ਛੇਤੀ ਰਸਤੇ ਵਿੱਚ ਦੌੜਦਾ ਆਇਆ ਹੈ। ਦੋਹਰਾ ਗਯੋ ਤਹਾ ਬਿਨ ਬਿਲਮ ਤੇ, ਗੁਰੂ ਅੰਗਦ ਸਾਹਿਬ ਜੀ ਬਿਨਾਂ ਦੇਰੀ ਤੋਂ ਚਲਿਆ ਗਿਆ ਕਿਉਂਕਿ ਬੜਾ ਤਾਕਤ ਵਾਲਾ ਸੀ ਇਹ ਜਲਾਲਦੀਨ ਪੀਰ। ਜੈ ਸਾਗਰ ਕੋ ਤੀਰ, ਜਿੱਥੇ ਅੱਗੇ ਕਹਿੰਦੇ ਸਮੁੰਦਰ ਦਾ ਕਿਨਾਰਾ ਆ ਗਿਆ ਹੈ। ਇੱਕ ਜਹਾਜ਼ ਆਇਓ ਤਬ ਹੈ, ਸਮੁੰਦਰ ਦੇ ਕਿਨਾਰੇ ਤੇ ਇੱਕ ਜਹਾਜ਼ ਆ ਗਿਆ, ਤਦੋਂ ਇਸਦੇ ਦੇਖਦਿਆਂ ਦੇਖਦਿਆਂ ਚੜ ਬੈਠਿਓ ਭਿਖ ਪੀਰ। ਗੁਰੂ ਅੰਗਦ ਸਾਹਿਬ ਜੀ ਉਹ ਜਹਾਜ਼ ਆਇਆ ਵੇਖ ਕੇ ਉਹਦੇ ਤੇ ਚੜ ਕੇ ਬੈਠ ਗਿਆ ਏ ਪੀਰ। ਚੌਪਈ ਚੱਲਿਓ ਜਹਾਜ਼ ਸੋ ਉਦਦ ਮਜਾਰੇ, ਇਸ ਤਰ੍ਹਾਂ ਜਿਹੜਾ ਜਹਾਜ਼ ਹੈ ਸਮੁੰਦਰ ਦੇ ਪਾਣੀ ਵਿੱਚ ਚੱਲਿਆ। ਲੱਗਿਓ ਜਾਏ ਗਿਰ ਏਕ ਕਿਨਾਰੇ, ਅੱਗੇ ਕੋਈ ਬੜਾ ਕਿਨਾਰੇ ਪਹਾੜ ਸੀ ਉਹਦੇ ਕਿਨਾਰੇ ਜਾ ਲੱਗਿਆ ਹੈ ਵਿੱਚੇ ਹੀ। ਉਤਰਿਓ ਤਬ ਜਹਾਜ਼ ਤੇ ਗਯੋ, ਗੁਰੂ ਅੰਗਦ ਸਾਹਿਬ ਜੀ ਜਲਾਲਦੀਨ ਪੀਰ ਜਹਾਜ਼ ਤੋਂ ਉਤਰ ਕੇ ਉੱਚੇ ਪਰ ਪਹਾੜ ਵੱਲ ਨੂੰ ਗਿਆ ਹੈ। ਕਿਰ ਦੇਖਣ ਕੇ ਹਿਤ ਹੁਲ ਸਯੋ, ਇਹ ਪਹਾੜ ਦੇਖਾਂ ਕਿਹੋ ਜਿਹਾ ਹੈ? ਕਹਿੰਦੇ ਦੇਖਣ ਵਾਸਤੇ ਇਹਦੇ ਮਨ ਵਿੱਚ ਚਾ ਉਤਸ਼ਾਹ ਹੋਇਆ ਆਇਆ ਹੈ। ਅਤ ਸੁੰਦਰ ਮੰਦਰ ਬਹੁਤ ਦੇਖੇ, ਤੇ ਜਲਾਲ ਦੀਨ ਪੀਰ ਨੇ ਬਹੁਤ ਹੀ ਸੋਹਣੇ ਮੰਦਰ ਜਿਹੜੇ ਮਕਾਨ ਬਣੇ ਤੱਕੇ ਹੈ। ਜਿਨ ਮਹਿ ਸਹਿਜਾ ਰੁਚਰ ਵਿਸੇਖੇ, ਜਿਨ੍ਹਾਂ ਮਕਾਨਾਂ ਦੇ ਅੰਦਰ ਬੜੀਆਂ ਸੋਹਣੀਆਂ ਸਹਿਜਾਂ ਡਾਹੀਆਂ, ਸੋਹਣੇ ਪਣਗ ਵਿਛਾਏ ਹੋਏ ਹਨ। ਮਾਨਵ ਕੋ ਨਹਿ ਦੇਖਿਓ ਤਹਿਵਾ, ਮੰਜਿਆਂ ਪਣਗਾਂ ਉੱਪਰ ਸਹਿਜਾਂ ਉੱਪਰ ਬੈਠਾ ਕੋਈ ਮਨੁੱਖ ਨਹੀਂ ਨੇ ਦੇਖਿਆ ਇਧਰ ਉਧਰ ਵੀ। ਚਿਤ ਮਹਿ ਅਤ ਚੱਕਰਿਤ ਹੋਇਆ ਰਹਿਵਾ, ਚਿਤ ਵਿੱਚ ਬੜਾ ਕਹਿੰਦੇ ਇਸ ਤਰ੍ਹਾਂ ਚੱਕਰਤ ਜਿਹਾ ਹੋ ਰਿਹਾ, ਹੈਰਾਨ ਅਸ਼ਚਰਜ ਜਿਹਾ, ਹੱਕਾ ਬੱਕਾ ਜਿਹਾ ਹੋ ਰਿਹਾ। ਕਰੈ ਵਿਚਾਰ ਪਿਖੋਂ ਪਰ ਦੁਖੂ, ਮਨ ਦੇ ਵਿੱਚ ਫਿਰ ਵਿਚਾਰ ਕਰ ਰਿਹਾ ਵੀ ਜਦੋਂ ਸ਼ਾਮ ਹੋ ਜਾਊ, ਸੂਰਜ ਛਿਪ ਜਾਊਗਾ, ਉਦੋਂ ਮੈਂ ਦੇਖਾਂਗਾ। ਨਿਸਰਹਿ ਅੰਨ ਉਧਰ ਨਿਜ ਪੋਖੂ, ਰਾਤ ਨੂੰ ਵੀ ਇੱਥੇ ਰਹਾਂਗਾ ਤੇ ਇਸ ਤਰ੍ਹਾਂ ਆਂਦੇ ਨਾਲ ਆਪਣਾ ਪੇਟ ਭਰ ਲਵਾਂਗਾ। ਸਿੰਧ ਕਿਨਾਰ ਆਏ ਸੋ ਬੈਸਾ, ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਦੇ ਵਿਚਾਰ ਕਰਕੇ, ਉਹ ਜਿਹੜਾ ਜਲਾਲ ਦੀਨ ਪੀਰ ਸੀ ਜਿੱਥੇ ਸਮੁੰਦਰ ਦਾ ਕਿਨਾਰਾ ਸੀ ਉੱਥੇ ਆ ਬੈਠਾ। ਕੌਤਕ ਤਹਾ ਬਿਲੋਕਿਓ ਐਸਾ, ਤੇ ਜਲਾਲ ਦੀਨ ਪੀਰ ਨੇ ਇਸ ਤਰ੍ਹਾਂ ਦਾ ਚਰਜੀ ਕੌਤਕ ਤੱਕਿਆ ਹੈ। ਦੋਹਰਾ ਇੱਕ ਜਹਾਜ਼ ਬੂਡਨ ਲੱਗਾ, ਇਹਦੇ ਦੇਖਦਿਆਂ ਦੇਖਦਿਆਂ ਇੱਕ ਜਿਹੜਾ ਸਮੁੰਦਰੀ ਜਹਾਜ਼ ਉਹ ਡੁੱਬਣ ਲੱਗਿਆ ਹੈ। ਰੌਰ ਭਰਿਓ ਤੇ ਸਮਾਨ, ਜਿਹੜੇ ਜਹਾਜ਼ ਵਿੱਚ ਬੈਠੇ ਹੈ ਜਦੋਂ ਉਹਨਾਂ ਦੇਖਿਆ ਵੀ ਜਹਾਜ਼ ਡੁੱਬ ਚੱਲਿਆ, ਆਪੋ ਵਿੱਚ ਰੌਲਾ ਪੈ ਗਿਆ, ਹਲ ਦੁਹਾਈ ਮੱਚ ਗਈ ਵੀ ਡੁੱਬਾਂਗੇ ਮਰ ਜਾਂਗੇ। ਪੀਰ ਤੀਰ ਬੈਸਿਓ ਸੁਣਿਓ, ਗੁਰੂ ਅੰਗਦ ਸਾਹਿਬ ਜੀ ਜਿਹੜਾ ਉਹ ਜਲਾਲ ਦੀਨ ਪੀਰ ਸੀ ਸਮੁੰਦਰ ਦੇ ਕਿਨਾਰੇ ਬੈਠਾ ਸੀ, ਜਦੋਂ ਰੌਲਾ ਜਾ ਲੋਕਾਂ ਦਾ ਸੁਣਿਆ ਹੈ, ਬਹੁਤ ਲੋਕ ਬਿਲ ਲਾ ਹੈ, ਬਹੁਤੇ ਲੋਕ ਬਿਲਕ ਰਹੇ ਹੈ, ਬਹੁਤ ਚਾਂਗਰਾ ਮਾਰ ਰਹੇ ਵੀ ਡੁੱਬ ਚੱਲਿਆ ਬਚਾ ਲੋ ਵੀ ਸਾਨੂੰ ਕੋਈ। ਚੌਪਈ ਤਬ ਹੈ ਜਲਾਲ ਖੁਦਾਏ ਅਗਾਰੀ, ਜਿਹੜਾ ਇਹ ਜਲਾਲ ਦੀਨ ਹੈ ਕਹਿੰਦੇ ਇਸ ਨੇ ਖੁਦਾ ਦੇ ਅੱਗੇ ਹੱਥ ਬੰਦ ਕੇ ਬਿਨੈ ਉਚਾਰੀ, ਮੈਂ ਹੱਥ ਜੋੜ ਕੇ ਬੇਨਤੀ ਕੀਤੀ ਅਰਦਾਸ ਕਰਕੇ ਕਿਹਾ ਇਸ ਤਰ੍ਹਾਂ, ਦੇਸ਼ ਵਿਦੇਸ਼ ਲੋਕ ਇਸ ਮਾਹੇ, ਏ ਖੁਦਾ ਇਸ ਜਹਾਜ਼ ਦੇ ਵਿੱਚ ਦੇਸਾਂ ਪ੍ਰਦੇਸਾਂ ਦੇ ਵਿੱਚ ਸੁਤ ਬਨਤਾ ਤਜ ਬਨਜ ਕਰਾਹੇ, ਆਪਣੇ ਪੁੱਤਰ ਧੀਆਂ ਘਰਵਾਲੀ ਨੂੰ ਛੱਡ ਕੇ ਸਮੁੰਦਰੀ ਜਹਾਜ਼ ਵੀ ਸੌਦਾ ਪੱਤਾ ਲੈ ਕੇ ਆਪਣਾ ਬਨਜ ਕਰ ਰਹੇ, ਸੌਦਾ ਪੱਤਾ ਵੇਚ ਰਹੇ ਹੈ ਵਿਚਾਰੇ। ਯਾ ਖੁਦਾਏ ਕਿਉਂ ਇਨਹੈ ਡੁਬਾਵੇ, ਏ ਖੁਦਾ ਇਹਨਾਂ ਇਸ ਤਰ੍ਹਾਂ ਜਿਹੜੇ ਘਰੋਂ ਛੱਡ ਕੇ ਐਸਾ ਪਰਿਵਾਰ ਨੂੰ, ਉਹਨਾਂ ਨੂੰ ਕਿਉਂ ਇਹ ਪਾਣੀ ਵਿੱਚ ਤੂੰ ਇਹ ਡੋਬੀ ਜਾ ਰਿਹਾ ਹੈ। ਸੰਬੰਧੀ ਸੰਗ ਸਭ ਮਰ ਜਾਵੇ, ਇਸ ਤਰ੍ਹਾਂ ਦੇ ਨਾਲ ਦੇ ਕਰਦੇ ਸਾਗ ਸੰਬੰਧੀ ਉਹ ਵੀ ਵਿਚਾਰੇ ਮਰ ਮੁਰ ਜਾਣਗੇ, ਹੋਰ ਹੁੰਦੇ ਮਰ ਜਾਣਗੇ, ਇੱਥੇ ਡੁੱਬ ਕੇ ਮਰ ਜਾਣਗੇ, ਤੈਨੂੰ ਰੱਬਾ ਕੀ ਲੱਭੂ ਭਲਾ। ਐਸੇ ਜਬੈ ਪੀਰ ਨੇ ਕਹਿਓ, ਏ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਜਦੋਂ ਜਲਾਲ ਦੀਨ ਪੀਰ ਨੇ ਉਸ ਸਮੁੰਦਰ ਵਿੱਚ ਜਹਾਜ਼ ਡੋਦਾ ਦੇਖ ਕੇ ਕਿਹਾ ਨਾ ਖੁਦਾ ਨੂੰ, ਡੂਬਣ ਤੇ ਜਹਾਜ਼ ਬਚ ਰਹਿਓ, ਉਸੇ ਵੇਲੇ ਜਿਹੜਾ ਜਹਾਜ਼ ਸੀ ਕਹਿੰਦੇ ਉਹ ਡੁੱਬਣਾ ਬਚ ਗਿਆ ਰਹਿ ਗਿਆ ਹੈ। ਦਿਵਸ ਬਤੀਤੇ ਪੀਰ ਵਿਚਾਰ, ਜਦੋਂ ਦਿਨ ਜਾ ਬਤੀਤ ਹੋਇਆ, ਜਿਲ ਦਿਨ ਪੀਰ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਚੱਲੋ ਅਭੈ ਜਹ ਸਹਿਜਾ ਚਾਰੀ, ਜਿੱਥੇ ਉਹ ਪਹਾੜ ਦੇ ਉੱਪਰ ਸੋਹਣੇ ਮਕਾਨ ਸੋਹਣੀਆਂ ਸਹਿਜਾਂ ਡਟੀਆਂ ਹੁਣ, ਉਧਰ ਨੂੰ ਮੈਂ ਚੱਲਾਂ, ਦੇਖਾਂ ਵੀ ਕੌਣ ਆਇਆ ਉੱਥੇ ਰਹਿੰਦੇ ਰਾਤ ਨੂੰ। ਸੋਵਨ ਹਾਰ ਸੁਕਿਤ ਤੇ ਆਵੇ, ਇਹ ਖਿਆਲ ਕਰਦਾ ਵੀ ਇਹਨਾਂ ਪਣਗਾਂ ਤੇ ਸੌਣ ਵਾਲੇ ਕਿਧਰੋਂ ਚੱਲ ਕੇ ਆਉਂਦੇ ਹੈ। ਸ਼ੁਭ ਸਹਿਜਾ ਪਰ ਰਹਿਣ ਬਿਤਾਵੇ ਹੈ। ਜਿਹਾ ਵਧੀਆ ਸਿੱਜੇ ਸੌ ਕੇ ਬੜੀ ਸੋਹਣੇ ਢੰਗ ਨਾਲ ਰਾਤ ਬਤੀਤ ਕਰਦੇ ਆ। ਮੈਂ ਦੇਖਾਂ ਜਾ ਕੇ ਗੋਰਾ ਗਯੋ ਪੀਰ ਦੇਖੈ ਕਹਾ, ਜਿਹੜਾ ਜਲਾਲਦੀਨ ਪਰ ਜਦੋਂ ਕਿਹਾ ਨਾ ਉਸਦੇ ਨੂੰ ਕੀ ਦੇਖਦਾ ਅੱਗੇ, ਅਗਰਜ ਬੈਠੇ ਸੋਏ ਜਿਹੜੇ ਸਾਧੂ ਮਹਾਤਮਾ ਜਪੀ ਤਪੀ ਇਹਦੇ ਜਾਣ ਤੋਂ ਪਹਿਲਾਂ ਉਹ ਪਹਿਲਾਂ ਹੀ ਆਏ ਬੈਠੇ ਆ, ਪਣਗਾਂ ਤੇ ਬੈਠੇ ਆ ਮੌਜਾਂ ਨਾਲ। ਇੱਕ ਸੰਤ ਕੇ ਨਿਕਟ ਤਬ ਸਵੇਰੇ ਜਿਹੜਾ ਜਲਾਲਦੀਨ ਪੇ ਰਿਹਾ ਇੱਕ ਸਾਧੂ ਦੇ ਕੋਲ, ਤਦੋਂ ਬੈਠੋ ਦੀਨ ਸੋ ਹੋਏ, ਬਹੁਤ ਨਿਮਾਣਾ ਜਾ ਨਿਮਰਤਾ ਸਹਿਤ ਹੋ ਕੇ ਬੈਠ ਗਿਆ ਇੱਕ ਸੰਤ ਦੇ ਕੋਲ ਹੇਠਾਂ ਹੀ। ਚੌਪਈ ਕੁਦਰਤ ਕੋ ਆਹਾਰ ਤਿੰਨ ਆਇਓ, ਇਹਦੇ ਦੇਖਦਿਆਂ ਦੇਖਦਿਆਂ ਪਰਮੇਸ਼ਰ ਦੀ ਕਹਿੰਦੇ ਕੁਦਰਤ ਨਾਲ ਪਰਮੇਸ਼ਰ ਦੀ ਸ਼ਕਤੀ ਨਾਲ ਇਹਨਾਂ ਦੇ ਛਕਣ ਵਾਸਤੇ ਉਪਰੋਂ ਕਹਿੰਦੇ ਭੋਜਨ ਆ ਗਏ। ਮਧੁਰ ਸਾਧ ਮਦ ਸਮ ਮਨ ਪਾਇਓ, ਇਹ ਮਿੱਠੇ ਸਵਾਦੀ ਭੋਜਨ ਹੈ ਜਿਵੇਂ ਸਹਿਜ ਹੁੰਦਾ ਮਨ ਭਾਉਂਦੇ ਭੋਜਨ ਆ ਗਏ, ਥਾਲਾਂ ਦੇ ਥਾਲ ਭਰੇ ਭਰਾਏ। ਬਿਨ ਭੋਜਨ ਇਹ ਬੈਸੋ ਜਹਾਂ, ਇਹ ਜਿੱਥੇ ਕਹਿੰਦੇ ਬੈਠਾ ਹੈ ਬਿਨਾਂ ਭੋਜਨ ਤੇ ਇਹਦੇ ਵਾਸਤੇ ਕੋਈ ਥਾਲ ਨਹੀਂ ਆਇਆ। ਤਹ ਜੋ ਸੰਤ ਤੇ ਐਸੋ ਕਹਾ, ਉਹ ਜਿਹੜਾ ਸੰਤ ਸੀ ਜਿਹਦੇ ਕੋਲੇ ਬੈਠਾ ਸੀ ਉਹਨੇ ਵੇਖ ਕੇ ਇਸ ਤਰ੍ਹਾਂ ਇਸ ਨੂੰ ਕਿਹਾ ਹੈ, ਤੁਮ ਕੋ ਭੋਜਨ ਕਿਉ ਨਹੀਂ ਆਇਓ, ਤੂੰ ਵੀ ਖੁਦਾ ਦਾ ਪੀਰ ਪੀਰ ਹੈ ਦਰਵੇਸ਼ ਹੈ, ਤੈਨੂੰ ਵਾਸਤੇ ਕਿਉਂ ਵੀ ਭੋਜਨ ਦਾ ਥਾਲ ਨਹੀਂ ਆਇਆ ਹੈ। ਇਉਂ ਕਹਿ ਢਿੱਗ ਸੋ ਮਹੰਤ ਸਿਧਾਇਓ, ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਉਹ ਸੰਤ ਨੇ ਕਹਿ ਕੇ ਇਹਨੂੰ ਜਲਾਲ ਨੂੰ ਤੇ ਜਿਹੜਾ ਉਹਨਾਂ ਦਾ ਮੁਖੀ ਮਹਾਨ ਸੀ ਉਹਦੇ ਕੋਲੋਂ ਚਲਿਆ ਗਿਆ ਸੰਤ। ਕਹਿਓ ਜਾਏ ਤਿੰਨ ਤਿੰਨ ਹਮਰੇ ਤੀਰ, ਮੁਖੀ ਸੰਤ ਨੂੰ ਜਾ ਕੇ ਕਿਹਾ ਕਿ ਮਹਾਰਾਜ ਮੇਰੇ ਕੋਲ ਬੈਠਿਓ ਆਏ ਸੋ ਇੱਕ ਫਕੀਰ, ਮਹਾਰਾਜ ਇੱਕ ਫਕੀਰ ਜਾ ਕੇ ਬੈਠਾ ਹੋਇਆ ਹੈ, ਤੇ ਆਹਾਰ ਨਹਿ ਆਇਓ ਸਵਾਮੀ, ਮੈਨੂੰ ਤਾਂ ਮਾਰਾ ਮਾਲਕ ਉਪਰੋਂ ਕਹਿੰਦੇ ਭੋਜਨ ਆ ਗਿਆ ਤੇ ਜਿਹੜਾ ਮੇਰੇ ਕੋਲ ਆ ਕੇ ਬੈਠਾ ਹੈ ਉਹਨੂੰ ਭੋਜਨ ਦਾ ਥਾਲ ਨਹੀਂ ਆਇਆ ਹੈ। ਤਿਸ ਬਿਨ ਹਮਕੋ ਖਾਵਨ ਖਾਮੀ, ਮੁਖੀ ਸੰਤ ਜੀ ਹੁਣ ਉਹ ਤੋਂ ਭੋਜਨ ਉਹਨੂੰ ਆਇਆ ਹੈ, ਉਹ ਤੋਂ ਬਿਨਾਂ ਮੈਨੂੰ ਖਾਣਾ ਜਿਹੜਾ ਭੋਜਨ ਇਹ ਤਾਂ ਕਚਿਆਈ ਜੀ ਗੱਲ ਵਾਲੀ ਹੋਈ, ਬਹੁਤ ਮਾੜੀ ਜੀ ਗੱਲ ਹੋਵੇਗੀ ਵੀ ਵੰਡ ਕੇ ਛਕਿਆ, ਵੰਡ ਕੇ ਛਕਣਾ ਚਾਹੀਦਾ, ਵੰਡ ਖਾਵੇ ਖੰਡ ਖਾਵੇ ਹੱਡ ਖਾਵੇ ਕੱਲਾ ਖਾਵੇ ਹੱਡ ਖਾਵੇ ਵਾਲੀ ਗੱਲ ਹੁੰਦੀ ਹੈ। ਕਈ ਲੁਕੋ ਲੁਕੋ ਜਾ ਖਾਂਦੇ ਹੁੰਦੇ ਨਾ ਫਸ ਜਾਂਦੇ, ਜਿਵੇਂ ਸੁਦਾਮੇ ਨੇ ਖਾਧਾ ਸੀ ਨਾ ਕੱਲੇ ਜੀ, ਉਹ ਕਹਿੰਦੇ ਜਾਤ ਜਨਮਾਂ ਜਦ ਭੁੱਖਾ ਹੈ, ਇਸ ਕਰਕੇ ਸਰਾਫ ਹੀ ਮਿਲ ਜਾਂਦਾ ਜਿਹੜਾ ਕੱਲਾ ਜਿਹਾ ਬਹਿ ਬਹਿ ਕੇ ਖਾਂਦਾ ਹੁੰਦਾ, ਇਸ ਕਰਕੇ ਵੰਡ ਕੇ ਛਕਿਆ ਨਾਮ ਜਪਿਆ ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਹੈ। ਉਹ ਮਹਾਤਮਾ ਕਹਿੰਦਾ ਮਹਾਰਾ ਹੁਣ ਜੇ ਮੈਂ ਇਕੱਲਾ ਖਾਨਾ ਤੇ ਮਾੜੀ ਗੱਲ ਹੈ, ਨਿਜ ਆਇਸ ਕੋ ਆਪ ਫਰਮਾਵੋ, ਇਸ ਕਰਕੇ ਆਪਣੀ ਜਿਵੇਂ ਆਗਿਆ ਹੋਵੇ ਮੈਨੂੰ ਤੁਸੀਂ ਫਰਮਾਓ ਵੀ ਮੈਂ ਹੁਣ ਕੀ ਕਰਾਂ। ਖਾਨ ਹੇਤ ਤੇ ਆਸਨ ਪੁਚਾਵੋ, ਤੁਸੀਂ ਮਹਾਰਾ ਮੇਰੀ ਤਾਂ ਬੇਨਤੀ ਹੈ ਆਪਣੀ ਆਗਿਆ ਕਰਕੇ ਪਰਮੇਸ਼ਰ ਵਾਸ ਕੋਲ, ਉਹ ਜਿਹੜਾ ਕੋਲ ਮੇਰੇ ਬੈਠਾ ਉਹਨੂੰ ਵੀ ਮਾਰਾ ਭੋਜਨ ਛਕਣ ਲਈ ਪਹੁੰਚਾ ਦਿਓ ਜੀ। ਦੋਹਰਾ ਸੁਨ ਮਹੰਤ ਬੋਲਿਓ ਤਬ, ਇਸ ਤਰ੍ਹਾਂ ਆਪਣੇ ਉਸ ਸਾਧੂ ਤੋਂ ਸੁਣ ਕੇ ਜਿਹੜਾ ਉਹਨਾਂ ਦਾ ਮੁਖੀ ਮਹੰਤ ਸੀ ਤਦੋਂ ਬੋਲਿਆ, ਜੀਵ ਚਰਾਚਰ ਚਾਰ ਦੇਵੀ ਜਿੰਨੇ ਸਾਰੇ ਜੜ ਚੇਤਨ ਵਿਚਰਨ ਵਾਲੇ ਜਾਂ ਖੜੇ ਹੋਏ ਆ ਜੀਵ ਜੰਤ, ਸਭ ਕੋ ਪਤ ਕਰ ਤਾਰ ਹੈ, ਵੀ ਜਾਣਦਾ ਸਾਰਿਆਂ ਦਾ ਮਾਲਕ ਤਾਂ ਕਰਤਾਰ ਵਾਹਿਗੁਰੂ ਹੀ ਹੈ, ਦੇਤ ਸਗਲ ਆਹਾਰ ਵੀ ਸਾਰਿਆਂ ਨੂੰ ਭੋਜਨ ਦਿੰਦਾ ਹੈ, ਪਾਖਣ ਕੀਤ ਕੁੱਟ ਫੇਰੇ ਤਾਤਾ ਚੋ ਮਾਰਗ ਨਾਹੀ, ਇਸ ਕਰਕੇ ਪਹਾੜਾਂ ਵਿੱਚ ਜਿਹੜੇ ਜੀਵ ਜੰਤ ਪੈਦਾ ਕੀਤੇ ਸਨ ਉਹਨਾਂ ਨੂੰ ਕਿਤੇ ਬਾਹਰੋਂ ਜਾਣ ਦਾ ਰਸਤਾ ਨਹੀਂ, ਉਧਰੋਂ ਅੰਦਰੋਂ ਨਹੀਂ ਹੈਗਾ, ਉੱਥੇ ਵੀ ਉਹ ਸਭ ਕੁਝ ਦੇਈ ਜਾਂਦਾ, ਇਸ ਕਰਕੇ ਸਾਰਿਆਂ ਦਾ ਮਾਲਕ ਹੈ, ਸਭ ਨੂੰ ਉਹ ਭੋਜਨ ਦਿੰਦਾ ਹੈ। ਚੌਪਈ ਸਦਾ ਅਭੁੱਲ ਜਾਣੀਏ ਸੋ, ਸਾਧੂ ਸੰਤ ਉਹ ਪਰਮੇਸ਼ਰ ਨੂੰ ਹਮੇਸ਼ਾ ਭੁੱਲਣ ਤੋਂ ਰਹਿਣ ਜਾਣ ਲਈਏ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੈ। ਇਸਕੇ ਵਿਖੇ ਅਵਗਿਆ ਕੋ, ਜਿਹੜਾ ਤੇਰੇ ਕੋਲ ਕਹਿੰਦੇ ਬਿਨਾਂ ਭੋਜਨ ਦੇ ਥਾਲ ਤੋਂ ਬੈਠਾ, ਇਹਦੇ ਵਿੱਚ ਕੋਈ ਗਲਤੀ ਭੁੱਲ ਹੋਣੀ, ਇਹਨੇ ਕੋਈ ਵੱਡਾ ਗੁਨਾਹ ਕੀਤਾ ਹੋਣਾ। ਕਿਉਂ ਚਿੰਤਾ ਤੂੰ ਮਨ ਮਹਿ ਠਾਨੇ, ਇਹ ਸਾਧੂ ਆਪਣੇ ਮਨ ਵਿੱਚ ਕਿਉਂ ਚਿੰਤਾ ਕਰਦਾ ਵੀ ਇਹਨੂੰ ਕਿਉਂ ਨੀ ਭੋਜਨ ਆਇਆ, ਮੈਨੂੰ ਆ ਗਿਆ ਹੈ। ਦਿਨ ਹਾਰ ਤੋਂ ਨਹਿ ਅਣਜਾਣੇ, ਕਿਉਂਕਿ ਤੂੰ ਸਿਆਣਾ ਹੈ ਵੀ ਜਿਹੜਾ ਪਰਮੇਸ਼ਰ ਦੇਣ ਵਾਲਾ ਉਹ ਕੋਈ ਬੇਸਮਝ ਥੋੜੋ ਅਣਜਾਣ ਥੋੜੋ ਵੀ ਉਹਨੂੰ ਨੀ ਪਤਾ ਹੈ, ਉਹਨੂੰ ਪਤਾ ਹੀ ਹੈ ਵੀ ਉਹਨੂੰ ਕਿਉਂ ਨੀ ਦਿੱਤਾ। ਇਹਦੇ ਵਿੱਚ ਕੋਈ ਐਸਾ ਕਸੂਰ ਹੋਣਾ ਹੈ, ਵਜਰ ਗਲਤੀ ਹੋਣੀ, ਜਿਸ ਕਰਕੇ ਉਹਨੇ ਡੰਡ ਦਿੱਤਾ ਹੈ ਇਸ ਨੂੰ। ਤੁਮ ਢਿੱਗ ਆਇਓ ਖਾਈਏ ਜਾਏ, ਇਸ ਕਰਕੇ ਤੇਰੇ ਕੋਲ ਪਰਮੇਸ਼ਰ ਨੇ ਭੇਜ ਦਿੱਤਾ ਤੇ ਤੂੰ ਜਾ ਕੇ ਮੌਜ ਨਾਲ ਸ਼ੱਕ ਰੱਬ ਰੱਬ ਕਰਦਾ। ਤੇਹ ਪਹਿ ਆਵੈ ਅਸਨ ਸੁਖਾਏ, ਤੇਰੇ ਕੋਲ ਵੀ ਪਰਮੇਸ਼ਰ ਵੱਲੋਂ ਭੇਜਿਆ ਭੋਜਨ ਆ ਜਾਏਗਾ, ਵੀ ਸ਼ੱਕ ਸ਼ਿਕਾ ਲਏਗਾ। ਸੁਣ ਮਹੰਤ ਤੇ ਚੱਲ ਪੁਨ ਆਇਓ, ਇਸ ਤਰ੍ਹਾਂ ਕਹਿੰਦੇ ਜਿਹੜਾ ਮੁਖੀ ਮਹਾਂ ਤੋਂ ਸੁਣ ਕੇ ਚੱਲ ਕੇ ਆਪਣੇ ਸਥਾਨ ਤੇ ਆ ਗਿਆ। ਬੈਠਿਓ ਨਿਜ ਭੋਜਨ ਕੋ ਖਾਇਓ, ਇਸ ਤਰ੍ਹਾਂ ਬੈਠ ਗਿਆ ਤੇ ਆਪਣਾ ਜਿਹੜਾ ਭੋਜਨ ਸੀ ਉਹ ਛਕ ਛਕਾ ਲਿਆ ਇਸਨੇ ਉਹਦੇ ਵੇਖਦਿਆਂ ਝਾਕਦਿਆਂ ਪੀਰ ਦੇ। ਦੋਹਰਾ ਨਿਸ ਜਲਾਲ ਭੁੱਖਾ ਰਹੇ, ਇਧਰ ਜਿਹੜਾ ਜਲਾਲ ਦੀ ਸੱਜਦ ਰਾਤ ਨੂੰ ਕਹਿੰਦੇ ਬਿਲਕੁਲ ਭੁੱਖਾ ਤੇ ਹੈ ਹੀ ਰਿਹਾ। ਮਨ ਮਹਿ ਕਰਤ ਵਿਚਾਰ, ਆਪਣੇ ਮਨ ਦੇ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਜਾਂ ਰਾਤ ਨੂੰ ਬੈਠਾ ਬੈਠਾ ਕਰਦਾ ਕਰਾਂਦਾ। ਆਵਤ ਇਹ ਦੇਖੇ ਨਹੀਂ, ਇਹ ਜਿਹੜੇ ਸਾਧੂ ਸੰਤ ਹੈ ਪਣਗਾਂ ਉੱਪਰ ਬੈਠੇ, ਜਦੋਂ ਆਏ ਸੀ ਉਦੋਂ ਮੈਂ ਦੇਖਿਆ ਨੀ ਵੀ ਕਿਧਰੋਂ ਆਏ ਹਨ। ਜਾਵਤ ਲਿਓ ਨਿਹਾਰ, ਜਦੋਂ ਸਵੇਰੇ ਜਾਣਗੇ ਜਾਣ ਨੂੰ ਲੱਗਿਆ ਤਾਂ ਮੈਂ ਵੇਖ ਲਾਂ ਵੀ ਕਿੱਧਰ ਨੂੰ ਜਾਂਦੇ ਹਨ ਸੰਤ। ਚੌਪਈ ਕਿਹ ਮਗ ਜਾਵੈ ਕਰਤ ਵਿਚਾਰੇ, ਇਸ ਤਰ੍ਹਾਂ ਬੈਠਾ ਰਾਤਾਂ ਨੂੰ ਸੋਚ ਵਿਚਾਰ ਕਰ ਰਿਹਾ ਵੀ ਕਿਹੜੇ ਰਸਤੇ ਵੱਲ ਨੂੰ ਇਹ ਜਾਣਗੇ ਸੰਤ। ਜਾਗਿਓ ਜਾਮਨ ਨੈਣ ਪਸਾਰੇ, ਇਸ ਤਰ੍ਹਾਂ ਦੀ ਵਿਚਾਰ ਕਰਦਾ ਖਾਂਜੀਆਂ ਖੋਲ ਕੇ ਸਾਰੀ ਰਾਤ ਤੇ ਜਾਗਦਾ ਰਿਹਾ ਵੀ ਜਾਂਦਿਆਂ ਨੂੰ ਦੇਖਣਾ ਇਹਨਾਂ ਨੂੰ। ਹੋਵਨ ਲੱਗੀ ਜਬ ਹੈ ਪੁਨ ਭੋਰ, ਜਿਸ ਵੇਲੇ ਕਹਿੰਦੇ ਇਸ ਤਰ੍ਹਾਂ ਰਾਤ ਬਤੀਤ ਹੋ ਗਈ ਤੇ ਸਵੇਰ ਜੀ ਹੋਣ ਲੱਗੀ, ਦਿਨ ਜਾ ਚੜ੍ਹਨ ਲੱਗਿਆ। ਤਿੰਨੋ ਆਨ ਗੁਡਾਕਾ ਜੋਰ, ਸਵੇਰੇ ਕਹਿੰਦੇ ਜਿਹੜੀ ਨੀਂਦ ਹੈ ਨਾ ਉਹਨੇ ਆ ਕੇ ਪੀਰ ਦੇ ਉੱਪਰ ਬਲ ਪਾ ਲਿਆ ਹੈ, ਨੀਂਦ ਨੇ ਦਬਾ ਲਿਆ ਇਸ ਨੂੰ। ਗਏ ਸੰਤ ਸੁਧ ਭਈ ਨਕੋ, ਜਦੋਂ ਇਹ ਕਹਿੰਦੇ ਸੌ ਗਿਆ ਤੇ ਸਾਧੂ ਸੰਤ ਚਲੇ ਗਏ, ਉਹਨੂੰ ਕੋਈ ਪਤਾ ਸਤਾ ਨੀ। ਪਾਛੇ ਤੇ ਬਿਸਮਾਦਿਓ ਸੋ, ਬਾਅਦ ਵਿੱਚ ਜਦੋਂ ਨੀਂਦ ਜੀ ਖੁੱਲੀ ਜਾਗ ਜੀ ਖੁੱਲੀ ਹੈ ਤੇ ਬੜਾ ਚਲ ਜਾ, ਕਹਿੰਦੇ ਹੱਦ ਹੋ ਗਈ, ਕੱਲ ਆਉਂਦਿਆਂ ਨੀ ਦੇਖ ਸਕਿਆ, ਹੁਣ ਜਾਂਦਿਆਂ ਨੀਂਦ ਆ ਗਈ, ਹੁਣ ਵੀ ਰਹਿ ਗਏ ਉਸੇ ਤਰ੍ਹਾਂ ਹੀ। ਦਿਵਸ ਚੜੇ ਸਾਗਰ ਕੇ ਤੀਰ, ਉਸ ਵੇਲੇ ਦਿਨ ਜਾ ਚੜ ਗਿਆ ਤੇ ਫੇਰ ਸਮੁੰਦਰ ਦੇ ਕਿਨਾਰੇ ਚਲਿਆ ਗਿਆ ਇਹ ਪੀਰ। ਬੈਠਿਓ ਪੇਖਾ ਤਮਾਸ਼ੋ ਪੀਰ, ਉੱਥੇ ਬੈਠਾ ਹੋਇਆ ਹੋਰ ਹੀ ਚੜ ਤਮਾਸ਼ਾ ਵੇਖ ਰਿਹਾ ਜਲਾਲਦੀਨ ਪੀਰ। ਹੋਵਤ ਬਰਖਾ ਸਾਗਰ ਮਾਹੀ, ਦੇਖ ਰਿਹਾ ਕਹਿੰਦੇ ਸਮੁੰਦਰ ਦੇ ਵਿੱਚ ਬੜੀ ਤਕੜੀ ਬਾਰਿਸ਼ ਹੋਈ ਜਾ ਰਹੀ। ਅਨਤ ਥਾਨ ਦੇਖੈ ਤਬ ਨਾਹੀ, ਆਸੇ ਪਾਸੇ ਜਿਹੜੀਆਂ ਹੋਰ ਥਾਵਾਂ ਖੇਤੀਆਂ ਮੁਰਝਾ ਰਹੀਆਂ, ਹੋਰ ਥਾਂ ਬਾਰਿਸ਼ ਨਹੀਂ ਹੁੰਦੀ, ਬਾਹਰ ਕੇ ਸੁੱਕੇ ਥਾਂ ਜਿੱਥੇ ਔੜ ਲੱਗੀ ਉੱਥੇ ਨੀ, ਸਮੁੰਦਰ ਵਿੱਚ ਬਾਰਿਸ਼ ਹੋਈ ਜਾ ਰਹੀ ਹੈ। ਸੱਯਦ ਗੁਣ ਕਾ ਗੇਰਾ ਉਚਾਰੀ, ਆ ਜਿਹੜਾ ਸੱਯਦ ਜਲਾਲਦੀਨ ਪੀਰ ਜੀ ਨੇ ਵਿਚਾਰ ਕੇ ਇਸ ਤਰ੍ਹਾਂ ਦੀ ਗੱਲ ਆਖੀ ਹੈ, ਜਹਾਂ ਨ ਚਹੀਅਤ ਬਰਖਤ ਬਾਰੀ, ਖੁਦਾ ਜਿੱਥੇ ਪਾਣੀ ਦੀ ਲੋੜ ਨੀ ਉੱਥੇ ਤੂੰ ਪਾਣੀ ਬਰਸਾ ਰਿਹਾ, ਉੱਥੇ ਮੀਂਹ ਪੁਆਈ ਜਾ ਰਿਹਾ, ਬਾੜ ਔੜ ਲੱਗੀ ਪਈ ਹੈ, ਖੇਤੀ ਸੁਖਰੀ ਉੱਥੇ ਪੁਆਉਂਦਾ ਨੀ। ਜਾਣੀ ਜਾਚਤ ਹੈ ਨਰ ਜਹ ਯੁਤ ਪ੍ਰੀਤੀ ਦੇਖ ਲੋ ਖੁਦਾ ਜਿੱਥੇ ਪ੍ਰੀਤੀ ਸਹਿਤ ਲੋਕ ਅਰਸ਼ ਮੰਗਦੇ ਹੈ ਤੇਰੇ ਕੋਲੋਂ ਤਹਾਨ ਬਰਖਤ ਕਿਆ ਇਹ ਰੀਤੀ ਤੇਰੀ ਖੁਦਾ ਕੀ ਰੀਤੀ ਉੱਥੇ ਤੂੰ ਇਹ ਜਿਹੜੀ ਬਾਰਿਸ਼ ਬਰਸਾਉਂਦਾ ਨਹੀਂ ਮੀਂਹ ਨਹੀਂ ਪਾਉਂਦਾ ਹੈ ਅਸ ਕਹਿਤੇ ਉਹ ਬਰਖਾ ਹਟ ਗਈ ਜਦੋਂ ਇਹ ਜਲਾਲਦੀਨ ਪੀਰ ਨੇ ਖੁਦਾ ਨੂੰ ਕਿਹਾ ਕਹਿਣ ਸਾਰੀ ਬਾਰਿਸ਼ ਪੈਣੀ ਸਮੁੰਦਰ ਤੋਂ ਹਟ ਗਈ ਹੈ ਮਨ ਮਹਿ ਗੁਣ ਹੈ ਭਈ ਜਿਉ ਠਈ ਮਨ ਵਿੱਚ ਵਿਚਾਰਦਾ ਵੀ ਜਿਵੇਂ ਮੈਂ ਮਨ ਵਿੱਚ ਧਾਰੀ ਸੀ ਉਵੇਂ ਹੋ ਗਈ ਜਿਵੇਂ ਚਾਹੁੰਦਾ ਸੀ ਉਵੇਂ ਹੋ ਗਈ ਹੈ ਸਮੁੰਦਰ ਵਿੱਚੋਂ ਬਾਰਿਸ਼ ਹਟ ਗਈ ਹੈ ਜਿੱਧਰ ਆਉਣ ਲੱਗੀ ਉੱਧਰ ਬਾਰਿਸ਼ ਪੈਣ ਲੱਗ ਪਈ ਹੈ ਸਾਂਝ ਭਈ ਤਬ ਹਿਰਦੇ ਵਿਚਾਰੇ ਜਦੋਂ ਸ਼ਾਮ ਹੋ ਗਈ ਹੈ ਫਿਰ ਹਿਰਦੇ ਵੀ ਸੋਚ ਵਿਚਾਰ ਕਰਦਾ ਏ ਪੀਰ ਆਵਤ ਸੰਤਨ ਲਿਓ ਨਿਹਾਰੇ ਹੁਣ ਅੱਜ ਸ਼ਾਮ ਨੂੰ ਸਾਧੂ ਸੰਤ ਆਉਣਗੇ ਕਿੱਧਰੋਂ ਆਉਣਗੇ ਆਉਂਦਿਆਂ ਨੂੰ ਮੈਂ ਵੇਖ ਲਵਾਂਗਾ ਜਾਤੇ ਜੋ ਦੇਖੇ ਨਹਿ ਭੋਰਾ ਸਵੇਰੇ ਜਦੋਂ ਉਹ ਜਦੋਂ ਗਏ ਸੀ ਜਾਂਦਿਆਂ ਹੋਇਆ ਤੂੰ ਮੈਂ ਦੇਖ ਨਹੀਂ ਸਕਿਆ ਨੀਂਦ ਆ ਗਈ ਸੀ ਸਮੋ ਜਾਨ ਗਮਨਿਓ ਤੇ ਹਿਠੌਰਾ ਇਸ ਤਰ੍ਹਾਂ ਪੀਰ ਨੇ ਸਮਾਂ ਜਾ ਜਾਣ ਕੇ ਜਿੱਥੇ ਉਹ ਪਣਗ ਜੇ ਡੱਠੇ ਉੱਥੇ ਨੂੰ ਫੇਰ ਗਿਆ ਵੀ ਅੱਜ ਆਪਾਂ ਦੇਖਣੇ ਆਉਂਦੇ ਜਬ ਹੈ ਜਾਏ ਕੈ ਮੰਦਰ ਦੇਖੇ ਉਹ ਕਹਿੰਦੇ ਜਾ ਕੇ ਇਹਨਾਂ ਨੇ ਉਹ ਮਕਾਨਾਂ ਨੂੰ ਵੇਖਿਆ ਪੀਰ ਨੇ ਆਗੇ ਆਏ ਸੰਤ ਵਿਸੇਖੇ ਜਾਣ ਤੋਂ ਜਿਹੜੇ ਵਿਸ਼ੇਸ਼ ਕਰਕੇ ਬੜੇ ਤਕੜੇ ਕਾਮਲ ਫਕੀਰ ਪੀਰ ਉਹ ਆਏ ਹੋਏ ਬੈਠੇ ਪਣਗਾਂ ਤੇ ਤੇਜ ਤਿਨਹਿ ਕੋ ਸਹਿ ਨਾ ਸਕਾਈ ਨਾ ਮੱਥੇ ਦਾ ਤੇਜ ਪ੍ਰਤਾਪ ਸਾਰਿਆ ਨੀ ਜਾ ਉਹਨਾਂ ਦੇ ਬੋਲੀ ਝਾਕਿਆ ਨੀ ਜਾ ਰਿਹਾ ਇਸ ਤੋਂ ਬੈਠ ਗਯੋ ਪਿਕ ਪੂਰਬ ਥਾਈ ਇਸ ਤਰ੍ਹਾਂ ਕਹਿੰਦੇ ਪਹਿਲੀ ਥਾਂ ਬੈਠ ਵੇਖ ਕੇ ਫਿਰ ਉਸ ਬੈਠ ਗਿਆ ਹੈ ਤਿਨਕੋ ਉਤਰਿਓ ਤਬ ਹੈ ਅਹਾਰੇ ਇਹਦੇ ਕੋਲ ਪਹਿਲੇ ਦਿਨ ਉਹ ਸ਼ਾਮ ਨੂੰ ਬੈਠਾ ਸੀ ਉਹਦੇ ਕੋਲ ਕਹਿੰਦੇ ਉਸੇ ਤਰ੍ਹਾਂ ਫਿਰ ਭੋਜਨ ਦਾ ਥਲ ਉਪਰੋਂ ਹੀ ਆ ਉਤਰਿਆ ਇਹ ਭੁੱਖੋ ਬਹੁ ਬਦਨ ਨਿਹਾਰੇ ਇਹ ਕਹਿੰਦੇ ਬਹੁਤ ਭੁੱਖਾ ਹੈ ਤੇ ਉਹਦੇ ਮੂੰਹ ਵੱਲ ਹੀ ਵੇਖਦਾ ਹੈ ਮੁਤਰ ਮੁਤਰ ਝਾਕਦਾ ਜੇ ਡਿੱਗ ਬੈਠਿਓ ਹੈ ਸ਼ੁੱਧਵੰਤਾ ਜਿਹੜਾ ਜਿਹਦੇ ਕੋਲ ਬੈਠਾ ਹੈ ਉਹਨੇ ਵਿਚਾਰਿਆ ਵੀ ਇਹ ਤਾਂ ਬੜੇ ਭੁੱਖ ਦੇ ਸਹਿਤ ਹੈ ਤਿਸ ਕੋ ਪਿਖ ਵਿਆਪੀ ਤੇ ਚਿੰਤਾ ਵੇਖ ਕੇ ਜਿਹਦੇ ਕੋਲ ਤਾਲ ਤਰਿਆ ਉਹਨੂੰ ਬੜੀ ਚਿੰਤਾ ਜੀ ਲੱਗੀ ਆਹ ਕਾਲ ਕੋ ਭੁੱਖਾ ਇਹੀ ਮਨ ਵਿੱਚ ਵਿਚਾਰਦਾ ਵੀ ਕੱਲ ਦਾ ਇਹ ਭੁੱਖਾ ਹੈ ਵਿਚਾਰਾ ਫਕੀਰ ਅਸਨਨ ਆਇਓ ਭੀ ਗਤ ਕੇਹੀ ਕਿਹੋ ਜੀ ਹਾਲਤ ਹੋ ਗਈ ਖੁਦਾ ਵੱਲੋਂ ਵੀ ਇਹਨੂੰ ਕਿਉਂ ਭੋਜਨ ਦਾ ਥਾਲ ਕਿਉਂ ਨਹੀਂ ਆਇਆ ਨਿਜ ਮਹੰਤ ਢਿੱਗ ਚੱਲ ਕਰ ਗਯੋ ਫਿਰ ਜਿਹੜਾ ਸਾਧੂ ਆਪਣੇ ਮੁਖੀ ਮਹੰਤ ਦੇ ਕੋਲ ਚੱਲਦਾ ਗਿਆ ਸਰਬ ਬਿਰਤਾਂਤ ਸੁਣਾਵਤ ਭਇਓ ਸਾਰਾ ਜਿਹੜਾ ਪ੍ਰਸੰਗ ਹੈ ਇਹ ਜਲਾਲਦੀਨ ਪੀਰ ਦਾ ਸੁਣਾਇਆ ਹੈ ਉਹਨਾਂ ਰਿਖੀ ਕੇਸ਼ ਤਬ ਬਚਨ ਉਚਾਰੇ ਉਸ ਵੇਲੇ ਜਿਹੜਾ ਇਹ ਸਾਰੀਆਂ ਰਿਖੀਆਂ ਮੁਨੀਆਂ ਦਾ ਮਾਲਕ ਹੈ ਵੱਡਾ ਉਹਨੇ ਬਚਨ ਕਿਹਾ ਇਹ ਸਾਧੂ ਨੂੰ ਮੋਟਿਗ ਤਾਂ ਕੋ ਆਨ ਹਕਾਰ ਜਿਹੜਾ ਤੇਰੇ ਕੋਲ ਕੱਲ ਦਾ ਪੁੱਠਾ ਬੈਠਾ ਉਹਨੂੰ ਮੇਰੇ ਕੋਲ ਸੱਦ ਕੇ ਲਿਆ ਸੰਤ ਜਲਾਲ ਪਾਸ ਚੱਲ ਆਇਓ ਸੁਣ ਕੇ ਉਹ ਜਿਹੜਾ ਸਾਧੂ ਸੰਤ ਹੈ ਜਲਾਲਦੀਨ ਪੀਰ ਕੋਲ ਚਲਾ ਪਹੁੰਚਾ ਨਿਜ ਮਹੰਤ ਆਗੇ ਪਹੁੰਚਾਇਓ ਉਸ ਵੇਲੇ ਬੇਨਤੀ ਕਰਕੇ ਨਾਲ ਲੈ ਕੇ ਆਪਣਾ ਜਿਹੜਾ ਮੁਖੀ ਮਹੰਤ ਉਹਦੇ ਕੋਲ ਪਹੁੰਚਾ ਦਿੱਤਾ ਇਸ ਨੂੰ ਢਿੱਗ ਬਿਠਾਏ ਕੇ ਗੇਰਾ ਅਲਾਈ ਉਸ ਮੁਖੀ ਮਹੰਤ ਨੇ ਜਲਾਲਦੀਨ ਪੀਰ ਨੂੰ ਕੋਲ ਬਿਠਾ ਕੇ ਤੇ ਇਸ ਤਰ੍ਹਾਂ ਬਚਨ ਕਿਹਾ ਕਿਤ ਤੇ ਆਇਓ ਕਿਤ ਤੂੰ ਜਾਈ ਪੀਰ ਜੀ ਤੁਸੀਂ ਕਿਥੋਂ ਆਏ ਹੈ ਕਿਸ ਤਰਫ ਨੂੰ ਜਾ ਰਹੇ ਹੋ ਕੋ ਅਪਰਾਧ ਕੀਨ ਤੈ ਭਾਰਾ ਇਹ ਦੱਸੋ ਜਲਾਲਦੀਨ ਪੀਰ ਜੀ ਕਿਹੜਾ ਤੁਸੀਂ ਮਹਾਨ ਵੱਡਾ ਗੁਨਾਹ ਕੀਤਾ ਬੀਤੇ ਦੁਇ ਦਿਨ ਬਿਨਾਂ ਆਹਾਰਾ ਕਰਕੇ ਖੁਦਾ ਤੁਹਾਡੇ ਤੇ ਨਾਰਾਜ਼ ਹੋ ਗਿਆ ਗੁੱਸੇ ਹੋ ਗਿਆ ਦੋ ਦਿਨ ਭੋਜਨ ਤੋਂ ਬਗੈਰ ਲੰਘ ਗਏ, ਉਹਨੇ ਗੁੱਸੇ ਹੋ ਕੇ ਤੁਹਾਨੂੰ ਨਹੀਂ ਦਿੱਤਾ। ਦੋਹਰਾ ਸੁਣ ਜਲਾਲ ਬੋਲਿਓ ਤਬੈ। ਉਸ ਵੇਲੇ ਕਹਿੰਦੇ ਉਹ ਮੁਖੀ ਮਹਾਂ ਤੋਂ ਸੁਣ ਕੇ ਜਲਾਲ ਸਜਦੀ ਬੋਲਿਆ, ਤਦੋ ਦੂਰ ਦੇਸ਼ ਤੇ ਆਏ। ਇਹ ਮੁਖੀ ਮਹਾਂ ਬੜੇ ਦੂਰ ਇਲਾਕੇ ਤੋਂ ਮੈਂ ਚੱਲ ਕੇ ਆਇਆ ਹਾਂ, ਕਛੂ ਖਤਾ ਨਹਿ ਮੈਂ ਕਰੀ, ਇੱਥੇ ਆ ਕੇ ਮੈਂ ਕੋਈ ਭੁੱਲ ਗਲਤੀ ਨਹੀਂ ਕੀਤੀ। ਕਰਤ ਜੇ ਦੇਤ ਬਤਾਏ। ਮਹਾਰਾ ਮੈਂ ਕੋਈ ਭੁੱਲ ਗਲਤੀ ਕਰ ਲੈਂਦਾ ਤੇ ਤੁਹਾਨੂੰ ਦੱਸ ਦਿੰਦਾ। ਚੌਪਈ ਕਹਿਓ ਮਹੰਤ ਸੋ ਵੱਡ ਕਰ ਤਾਰਾ। ਉਸ ਵੇਲੇ ਜਿਹੜਾ ਮੁਖੀ ਮਹੰਤ ਕਹਿਣ ਲੱਗਿਆ ਵੀ ਹੈ, ਜਲਾਲ ਦੀਨ ਪੀਰੋ ਕਰਤਾਰ ਬਹੁਤ ਵੱਡਾ ਦਾਤਾ ਹੈ, ਤਾਂ ਕੋ ਦੋਸ਼ ਨਾ ਬਣ ਹੈ ਉਚਾਰਾ। ਉਹਦੇ ਵਿੱਚ ਤਾਂ ਵੀ ਉਹਨੂੰ ਉਹਨੂੰ ਉਹ ਵੀ ਉਹ ਦੋਸ਼ੀ ਹੈ, ਉਹਨੇ ਕਿਉਂ ਨੀ ਤੈਨੂੰ ਭੋਜਨ ਪਹੁੰਚਾਇਆ ਹੈ, ਉਹਨੂੰ ਤਾਂ ਦੋਸ਼ੀ ਕਹਿਣਾ ਬਣਦਾ ਨਹੀਂ ਹੈ। ਭਾ ਅਪਰਾਧ ਤੋਂ ਹੈ ਮੈਂ ਕੋਈ, ਇਸ ਕਰਕੇ ਵੀ ਤੂੰ ਹੀ ਨਿਰਣਾ ਕਰ, ਤੇਰੇ ਵਿੱਚ ਹੀ ਕੋਈ ਬਹੁਤ ਵੱਡਾ ਗੁਨਾਹ ਹੋਇਆ, ਤੂੰ ਹੀ ਭੁੱਲ ਗਲਤੀ ਕੋਈ ਕਰ ਬੈਠਾ ਹੈ। ਭੋਜਨ ਬਿਨ ਬੀਤੇ ਦਿਨ ਦੋਈ, ਇਸ ਕਰਕੇ ਕਹਿੰਦੇ ਦੋ ਦਿਨ ਭੋਜਨ ਤੋਂ ਬਗੈਰ ਹੀ ਤੈਨੂੰ ਲੰਘ ਗਏ ਹੈ, ਆਗੇ ਭੁੱਖਾ ਰਹੇ ਕਿ ਨਹੀਂ ਇਹ ਵੀ ਦੱਸ। ਵੀ ਸੱਜਣ ਜਲਾਲ ਦੀਨ ਪਹਿਲਾਂ ਜ਼ਿੰਦਗੀ ਵਿੱਚ ਤੂੰ ਕਦੇ ਭੁੱਖਾ ਤੇ ਆਇਆ ਰਿਹਾ ਕਿਸੇ ਦਿਨ? ਪਾਛਲ ਬੀਤੀ ਬੈਸ ਕੇ ਮਾਹੀ, ਜਿੰਨੀ ਪਿਛਲੀ ਤੇਰੀ ਉਮਰ ਲੰਘ ਗਈ ਉਹਦੇ ਵਿੱਚ ਕਿਸੇ ਦਿਨ ਤੂੰ ਭੁੱਖਾ ਤੇ ਆਇਆ ਰਿਹਾ ਹੈ। ਸੁਣ ਜਲਾਲ ਬੋਲਿਓ ਹਾਂ ਕੈਸੇ। ਉਸ ਵੇਲੇ ਜਲਾਲ ਸੁਣ ਕੇ ਬੋਲਿਆ, ਮਹਾਰਾ ਮਹੰਤ ਜੀ ਕਿਸੇ ਤਰ੍ਹਾਂ ਵੀ ਭੁੱਖਾ ਰਹੇ ਨਾ ਮੈਂ ਕਬ ਐਸੇ, ਮੈਂ ਜਿਵੇਂ ਅੱਜ ਕਹਿੰਦੇ ਤੇ ਕੱਲ ਭੁੱਖਾ ਰਿਹਾ, ਮੈਂ ਜ਼ਿੰਦਗੀ ਜੀ ਪਹਿਲਾਂ ਨਹੀਂ ਉਹ ਕਿਤੇ ਦੋ ਦਿਨ ਭੁੱਖਾ ਰਿਹਾ, ਮੈਨੂੰ ਰੋਜ਼ ਮਿਲਦਾ ਰਿਹਾ। ਕਾਲ ਤੀਰ ਸਾਗਰ ਕੇ ਬੈਸਾ, ਮਹਾਰਾ ਮੈਂ ਗੁਨਾਹ ਤਾਂ ਕੀ ਕਰਨਾ ਹੈ, ਕੱਲ ਮਹਾਰਾ ਮੈਂ ਸਮੁੰਦਰ ਦੇ ਕਿਨਾਰੇ ਬੈਠਾ ਸੀ, ਮੈਂ ਪਰਉਪਕਾਰ ਜ਼ਰੂਰ ਕੀਤਾ, ਗੁਨਾਹ ਨਹੀਂ ਕੀਤਾ। ਕੌਤਕ ਤਹਾ ਬਿਲੋਕਿਓ ਐਸਾ, ਉੱਥੇ ਤੇ ਕਿਨਾਰੇ ਤੇ ਬੈਠਿਆ ਬੈਠਿਆ ਮਹਾਰਾ ਇਸ ਤਰ੍ਹਾਂ ਦਾ ਮੈਂ ਕੌਤਕ ਜਿਹਾ ਦੇਖਿਆ, ਇੱਕ ਜਹਾਜ਼ ਬੂਡਨ ਲੱਗ ਭਾਰਾ, ਦੇਖਦਿਆਂ ਦੇਖਦਿਆਂ ਇੱਕ ਬਹੁਤ ਵੱਡਾ ਜਹਾਜ਼ ਦਾ ਡੁੱਬਣ ਲੱਗ ਪਿਆ। ਨਰਨ ਕਰੀ ਬਹੁ ਬੀਚ ਪੁਕਾਰਾ, ਉਹਦੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਬੜੀ ਪੁਕਾਰ ਕੀਤੀ, ਬੜੀਆਂ ਚਾਂਗਰਾਂ ਚੀਕਾਂ ਮਾਰੀਆਂ। ਦੋਹਰਾ ਮੈਂ ਵੀ ਲੋਕ ਕਹਿ ਅਸ ਕਹੀ, ਮੈਂ ਮਹੰਤ ਜੀ ਮੈਂ ਦੇਖ ਕੇ ਇਸ ਤਰ੍ਹਾਂ ਦੀ ਗੱਲ ਆਖੀ, ਕਿਆ ਤੁਮ ਕਰਤ ਖੁਦਾਏ, ਇਹ ਖੁਦਾ ਰੱਬਾ ਕੀ ਤੂੰ ਕਰੀ ਜਾ ਰਿਹਾ ਪੁੱਠੀ ਜੀ ਗੱਲ, ਸੰਬੰਧੀ ਯੁੱਤ ਸਭ ਮਰ ਹੈ, ਆ ਜਿੰਨੇ ਸਾਗ ਸੰਬੰਧੀ ਹੈ ਉਹਨਾਂ ਦੇ ਸਹਿਰ ਸਾਰੇ ਇਹਨਾਂ ਦੇ ਪੁੱਤਰ ਧੀਆਂ ਰੋਂਦੇ ਪਿੰਡਦੇ ਮਰ ਜਾਣਗੇ, ਲੇਵਾਹ ਇਨਹਿ ਬਚਾਏ, ਤੂੰ ਇਹ ਜਿਹੜੇ ਡੁੱਬ ਰਹੇ ਹੈ ਨਾ ਸਮੁੰਦਰ ਦੇ ਵਿੱਚ ਤੇ ਇਹਨਾਂ ਨੂੰ ਬਚਾ ਲਾ, ਉਹ ਕਰਦੇ ਜੀਆ ਜੰਤ ਵੀ ਮਰ ਜਾਣਗੇ ਰੋਣ ਧੋਣ ਤੋਂ। ਚੌਪਈ ਤਬ ਨਹਿ ਬੁੱਢਿਓ ਬੂਢਿਓ ਕੱਲ ਅਸ ਪਈ, ਇਸ ਤਰ੍ਹਾਂ ਮਹਾਰਾ ਕੱਲ ਗੱਲ ਹੋਈ ਸੀ ਤਦੋਂ ਮੇਰੇ ਕਹਿਣ ਕਰਕੇ ਉਸ ਸਮੁੰਦਰ ਵਿੱਚ ਜਹਾਜ਼ ਨਹੀਂ ਡੁੱਬਿਆ ਸੀ, ਅੱਜ ਬਲੋਕੀ ਬਿਦ ਮੈਂ ਨਹੀਂ, ਅੱਜ ਮਹਾਰਾ ਜਦੋਂ ਫੇਰ ਮੈਂ ਗਿਆ ਸਮੁੰਦਰ ਦੇ ਕਿਨਾਰੇ, ਅੱਜ ਨਵੀਂ ਰੀਤੀ ਦੇਖੀ ਨਵੀਂ ਗੱਲ ਹੀ ਦੇਖੀ, ਸਿੰਧ ਵਿਖੇ ਵਰਖਾ ਬਹ ਹੋਈ, ਸਮੁੰਦਰ ਦੇ ਵਿੱਚ ਤਾਂ ਬੜੀ ਤਕੜੀ ਬਾਰਿਸ਼ ਹੋਈ ਜਾ ਰਹੀ, ਛਿਤ ਪਰ ਬਾਰ ਨਹਿ ਕੋਈ, ਬਾਹਰ ਜਿੱਥੇ ਕਹਿੰਦੇ ਖੇਤੀ ਬੀਜੀ ਆ ਧਰਤੀ ਉੱਥੇ ਪਾਣੀ ਦੀ ਬੂੰਦ ਨੀ ਪੈ ਰਹੀ, ਉੱਥੇ ਸੋਕਾ ਲੱਗਿਆ ਪਿਆ, ਤੇ ਵੀ ਲੋਕ ਕਹਿ ਮੈਂ ਅਸ ਭਾਖਿਆ, ਇਸ ਤਰ੍ਹਾਂ ਕਹਿੰਦੇ ਸਮੁੰਦਰ ਵਿੱਚ ਬਾਰਿਸ਼ ਹੁੰਦੀ ਦੇਖ ਕੇ ਮੈਂ ਇਸ ਤਰ੍ਹਾਂ ਕਿਹਾ ਸੀ, ਤਾਹਨ ਬਰਖਾ ਜਹ ਅਬ ਲਾਖਾ, ਜਿੱਥੇ ਤਾਂ ਚਾਹਨਾ ਲੋੜ ਹੈ ਉੱਥੇ ਤਾਂ ਬਾਰਿਸ਼ ਹੋ ਨੀ, ਬਾਰਿਸ਼ ਤੋਂ ਪੁਆ ਨੀ ਰਿਹਾ ਖੁਦਾ, ਬਿਨਾਂ ਚਾਹ ਸਾਗਰ ਕੇ ਮਾਹੀ, ਕਹਿੰਦੇ ਬਿਨਾਂ ਲੋੜ ਤੋਂ ਸਮੁੰਦਰ ਦੇ ਵਿੱਚ ਬਰਖਾ ਬਾਦ ਚਾਹ ਕੱਛ ਨਾਹੀ, ਤਾਂ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ, ਐਵੇਂ ਬਿਆਰਤੀ ਤੋਂ ਬਾਰਿਸ਼ ਕਰੀ ਜਾ ਰਿਹਾ ਕਰਾ ਰਿਹਾ, ਕਿਆ ਖੁਦਾਏ ਇਹ ਰੀਤ ਸੁਕਈ, ਇਹ ਖੁਦਾਏ ਰੀਤੀ ਤੋਂ ਕਿ ਉਲਟੀ ਪੁਲਟੀ ਜੀ ਕੀਤੀ ਹੋਈ ਹੈ, ਵੀ ਜਿੱਥੇ ਬਾਰਿਸ਼ ਦੀ ਲੋੜ ਹੈ ਸੋਕਾ ਲੱਗਿਆ ਉੱਥੇ ਉਹ ਪਾਉਂਦਾ ਨਹੀਂ, ਇੱਥੇ ਐਵੇਂ ਪਾਣੀ ਵਿੱਚ ਪਾਣੀ ਸਿੱਟੀ ਚੜਾਈ ਜਾ ਰਹੇ ਹੈ। ਅਸ ਕਹਿਤੇ ਉਹ ਬਰਖਾ ਹਟ ਗਈ। ਇਹ ਮੁਖੀ ਮਹਾਂਤੀ ਆ, ਜਦੋਂ ਮੈਂ ਕਿਹਾ ਨਾ ਖੁਦਾ ਨੂੰ, ਉਸੇ ਵੇਲੇ ਬਾਰਿਸ਼ ਬੰਦ ਹੋ ਗਈ। ਅਸ ਮੰਜਸ ਮੈਂ ਦੁਆ ਵਿਦ ਜਾਨੀ, ਦੋਏ ਤਰ੍ਹਾਂ ਦੀ ਜਿਹੜੀ ਗੱਲ ਸੀ ਉਹ ਮੈਂ ਅਣਬਣ ਜੀ ਅਸ ਵਿਆਸੀ ਉਲਟੀ ਜੀ ਸਮਝੀ ਸੀ। ਇਹ ਸਮੁੰਦਰ ਵਿੱਚ ਜਹਾਜ਼ ਡੁੱਬਦਾ ਸੀ, ਅੱਜ ਸਮੁੰਦਰ ਵਿੱਚ ਬਾਰਿਸ਼ ਪੈਂਦੀ, ਬਾਰਿਸ਼ ਸੁੱਕਾ ਲੱਗਿਆ, ਦੋ ਅਣਬਣ ਜੀ ਗੱਲ ਜਾਣੀ, ਜਿਸ ਕਰਕੇ ਮੈਂ ਖੁਦਾ ਨੂੰ ਕਿਹਾ ਸੀ ਵੀ ਤੂੰ ਇਉਂ ਕਿਉਂ ਕਰਦਾ ਹੈ। ਸੋ ਨਿਰਵਾਰ ਦੀਨ ਕਹਿ ਬਾਨੀ, ਮੈਂ ਆਪਣਾ ਬਚਨ ਕਹਿ ਕੇ ਉਹ ਦੋਵੇਂ ਗੱਲਾਂ ਖੁਦਾ ਵੱਲੋਂ ਨਿਵਰਤ ਕਰਦੀਆਂ ਹਟਾ ਦਿੱਤੀਆਂ। ਸਮੁੰਦਰ ਵਿੱਚ ਜਹਾਜ਼ ਡੁੱਬਣੋਂ ਬਚ ਗਿਆ, ਬਾਰਿਸ਼ ਵੀ ਬੰਦ ਹੋ ਗਈ। ਦੂਜੇ ਪਾਸੇ ਪੈਣ ਲੱਗ ਪਈ ਸੀ, ਮੇਰੇ ਕਹਿਣ ਅਨੁਸਾਰ ਮੈਂ ਪਰਪਕਾਰ ਕੀਤੇ ਦੋ। ਸੁਣ ਮਹੰਤ ਬੋਲਿਓ ਤੇ ਹਕਾਲਾ। ਉਸ ਵੇਲੇ ਜਿਹੜਾ ਉਹ ਮੁਖੀ ਮਹੰਤ ਇਹ ਪੀਰ ਤੋਂ ਸੁਣ ਕੇ ਉਸੇ ਸਮੇਂ ਝਟਪਟ ਬੋਲਿਆ, ਤੂੰ ਤੋ ਬੇਮੁਖ ਹੈ ਵਿਸਾਲਾ। ਵੀ ਤੂੰ ਪੀਰ ਪੂਰ ਕਾਹਦਾ, ਤੂੰ ਤਾਂ ਬਹੁਤ ਵੱਡਾ ਬੇਮੁਖ ਬੰਦਾ ਹੈ। ਰਿਹਾਨ ਥਾਨ ਰਹਿਣ ਕੋ ਤੇਰਾ, ਇਸ ਕਰਕੇ ਇਸ ਸਥਾਨ ਤੇ ਤੇਰੇ ਵਾਸਤੇ ਕੋਈ ਠਿਕਾਣਾ ਨੀ, ਰਹਿਣ ਵਾਸਤੇ ਚੱਲ ਭੱਜ ਇਥੋਂ ਨਿਕਲ। ਅਬ ਚੱਲ ਜਾ ਹੋ ਨਿਕਲ ਬਿਨ ਦੇ ਅਸੀਂ ਕਹਿੰਦੇ ਰੱਬ ਦੀ ਰਜਾ ਵਿੱਚ ਚੱਲਣ ਵਾਲੇ ਹੈ, ਤੂੰ ਰਜਾ ਦੀ ਮੁੱਟਣ ਵਾਲਾ, ਉਹਨੂੰ ਤਰਕ ਕਰਨ ਵਾਲਾ, ਹੁਣੇ ਨਿਕਲੇ ਇਥੋਂ। ਦੁਰਮਤ ਬਿਖੈ ਤੋ ਹਿਮਨ ਪੀਨਾ, ਆਹ ਕਹਿੰਦੇ ਹੋ ਤੂੰ ਤਾਂ ਮਨ ਮਖੈ, ਤੇਰਾ ਤਾਂ ਖੋਟੀ ਮਤ ਵਿੱਚ ਮਨ ਲੀਨ ਹੋਇਆ ਪਿਆ ਹੈ। ਆਪਣੋ ਜਨਮ ਅਕਾਰਥ ਕੀਨਾ, ਕਹਿੰਦੇ ਜਿਹੜਾ ਮਨੁੱਖ ਜਨਮ ਧਾਰ ਹੈ ਖੁਦਾ ਦੀ ਆਗਿਆ ਤੋਂ ਉਲਟ ਚੱਲ ਕੇ ਐਵੇਂ ਵਿਅਰਥ ਖੋ ਲਿਆ, ਪੁੱਠੇ ਪਾਸੇ ਚੱਲਦਾ ਹੈ। ਕੰਪ ਉੱਠਿਓ ਸੁਣ ਤਬ ਹੈ ਜਲਾਲ, ਉਹਨੇ ਤਾੜਿਆ ਨਾ ਘੂਰਿਆ ਉਸ ਵੇਲੇ, ਫਿਰ ਜਲਾਲ ਦੀਨ ਫਿਰ ਕੰਬ ਉੱਠਿਆ ਬੇਚਾਰਾ। ਬੋਲਿਓ ਹੱਥ ਬੰਦ ਤੇ ਹਕਾਲ, ਉਸ ਵੇਲੇ ਹੱਥ ਜੋੜ ਕੇ ਮੁਖੀ ਮਹੰਤ ਨੂੰ ਬੋਲਿਆ, ਏ ਪੀਰ ਕੌਣ ਅਵਗਿਆ ਮੋਤੇ ਹੋਈ, ਮਹਾਰਾਜ ਮੈਨੂੰ ਕਹਿੰਦੇ ਆ ਮਨਮੁਖ ਹੈ ਤੋ ਭਜਨਕ, ਮੇਰੇ ਕੋਲੋਂ ਕਿਹੜੀ ਗਲਤੀ ਭੁੱਲ ਹੋ ਗਈ। ਦਿਓ ਬਤਾਏ ਸੰਤ ਜੀ ਸੋਈ, ਮਹਾਰਾਜ ਚੰਗੇ ਸਿਆਣੇ ਸਾਧੂ ਸੰਤ ਮੈਨੂੰ ਦੱਸਵੇ ਤੂੰ ਆਹ ਗਲਤੀ ਕੀਤੀ। ਤਬ ਮਹੰਤ ਅਸ ਵਾਕ ਉਚਰਈ, ਤਦੋਂ ਜਿਹੜਾ ਉਹ ਮੁਖੀ ਮਹੰਤ ਉਸਨੇ ਪੀਰ ਨੂੰ ਇਸ ਤਰ੍ਹਾਂ ਦੇ ਬਚਨ ਕਹੇ, ਪਰਮੇਸ਼ਵਰ ਨਿਜ ਭਾਣਾ ਕਰਈ, ਜਿਹੜਾ ਪਰਮੇਸ਼ਵਰ ਆਪਣੇ ਅਨਸ ਭਾਣੇ ਹੁਕਮ ਅਨੁਸਾਰ ਹੀ ਉਹ ਕਰਦਾ ਕਰਾਂਦਾ ਸਭ ਕੁਛ। ਦੋਹਰਾ ਤੈ ਜੋ ਹਟਾਇਓ ਤਾਹੇ ਕੋ, ਜਿਹੜਾ ਪਰਮੇਸ਼ਵਰ ਦਾ ਹੁਕਮ ਜਾ ਹਟਾਇਆ ਮੋੜਿਆ ਹੈ, ਹੁਣ ਮਨ ਮਹਿ ਹਰ ਖਾਏ, ਉਹਦਾ ਹੁਕਮ ਮਿਟਾ ਕੇ ਤੇ ਮਨ ਦੇ ਵਿੱਚ ਕਹਿੰਦੇ ਖੁਸ਼ ਹੋ ਰਿਹਾ। ਕਹਿਓ ਹਮਾਰੋ ਅਬ ਚੱਲੇ, ਮੇਰਾ ਕਿਹਾ ਹੋਇਆ ਤਾਂ ਹੁਣ ਰੱਬ ਤੇ ਵੀ ਚੱਲਦਾ, ਮੇਰੀ ਗੱਲ ਤਾਂ ਰੱਬ ਵੀ ਮੰਨਦਾ। ਹਿਰਦੈ ਰਹਿਓ ਗਰਬਾਏ, ਦੇ ਵਿੱਚ ਬੜਾ ਹੰਕਾਰ ਜਿਹਾ ਕਰ ਰਿਹਾ ਵੀ ਰੱਬ ਵੀ ਮੇਰੀ ਗੱਲ ਮੰਨਦਾ, ਰੱਬ ਨੂੰ ਪਤਾ ਵੀ ਮੈਂ ਗਲਤ ਕਰ ਰਿਹਾ, ਇਹ ਠੀਕ ਕਹਿ ਰਿਹਾ ਵੀ। ਚੌਪਈ ਤੇ ਕੋ ਕਰਿਓ ਮਿਟਾਵਨ ਲਾਗਾ, ਇਸ ਕਰਕੇ ਵੀ ਖੁਦਾ ਦਾ ਕੀਤਾ ਹੋਇਆ ਤੂੰ ਮੋੜ ਲੱਗ ਪਿਆ ਹੋਇਆ। ਪਾਸ਼ਰੀਕ ਤੂੰ ਤਾਹੇ ਕੁਭਾਗਾ, ਇਸ ਤਰ੍ਹਾਂ ਵੀ ਖੋਟੇ ਭਾਗਾਂ ਵਾਲਿਆ ਤੂੰ ਰੱਬ ਦਾ ਸਰੀਪ ਬਣ ਗਿਆ, ਰੱਬ ਦੀ ਬਰਾਬਰੀ ਕਰ ਰਿਹਾ, ਉਹਦੇ ਚ ਗਲਤੀਆਂ ਕੱਢਦਾ ਤੂੰ। ਕੇਤਿਕ ਜੀਵਨ ਪਾਪ ਯਕੀਨੇ, ਸੁਣ ਪੀਰਾ ਜਿਹੜੇ ਕਈ ਜੀਵਾਂ ਨੇ ਬੜੇ ਬੜੇ ਬੱਜਰ ਪਾਪ ਕੀਤੇ ਆ ਜ਼ਿੰਦਗੀ ਵਿੱਚ, ਤਿੰਨ ਕੋ ਦੁੱਖ ਤੈਂ ਦੇਣ ਨਦੀਨੇ, ਪਰਮੇਸ਼ਰ ਜਿਹੋ ਜਿਹਾ ਕੋ ਕਰਦਾ ਉਹੋ ਜਿਹਾ ਉਹਨੂੰ ਚੰਗਾ ਮੰਦਾ ਫਲ ਦਿੰਦਾ ਹੈ, ਤੇ ਉਹ ਮਾੜੇ ਕੀਤੇ ਦਾ ਫਲ ਪਰਮੇਸ਼ਰ ਫਲ ਦੇ ਰਿਹਾ ਸੀ ਉਹ ਤੂੰ ਵੀ ਦੇ ਨਹੀਂ ਦਿੱਤਾ ਹੈ। ਕਿਤਕ ਸਿੰਧ ਮਹਿ ਜੀਵ ਜੇ ਜੀਵਤ, ਇੱਕ ਤਾਂ ਇਹ ਤੇਰੀ ਗਲਤੀ ਹੈ ਵੀ ਉਹ ਕੀਤੇ ਦਾ ਫਲ ਭੁਗਤਾ ਰਿਹਾ ਸੀ, ਤੂੰ ਵਿੱਚ ਅਡਿੱਕਾ ਬਣਿਆ ਵੀ ਕਿਉਂ ਡੁਬੋਣਾ ਹੈ, ਬਾਕੀ ਤੂੰ ਦੂਜੀ ਬੱਜਰ ਗਲਤੀ ਇਹ ਕੀਤੀ ਹੈ ਵੀ ਆਹ ਸਮੁੰਦਰ ਦੇ ਵਿੱਚ ਕਿਤਨੇ ਕੁ ਜੀਵ ਐਸੇ ਹੈ ਜਿਹੜਾ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀ ਸਕਦੇ। ਸੋ ਸਾਗਰ ਜਲ ਖਾਰਨ ਪੀਵਤ, ਸਮੁੰਦਰ ਦਾ ਪਾਣੀ ਬੜਾ ਕੌੜਾ ਲੂਣ ਵਾਲਾ, ਉਹ ਵਿਚਾਰੇ ਜੀਵ ਰਹਿਣ ਵਾਲੇ ਨਹੀਂ ਪੀਂਦੇ। ਤਿੰਨ ਕੇ ਹੇਤ ਪਰਤ ਜੋ ਬਾਰਾ, ਦੇਖ ਲਾ ਵੀ ਖੁਦਾ ਸਿਆਣਾ, ਉਹਨਾਂ ਵਾਸਤੇ ਕਹਿੰਦੇ ਬਾਰਿਸ਼ ਪੈ ਰਹੀ ਸੀ, ਪਰਮੇਸ਼ਰ ਦੇ ਹੁਕਮ ਨਾਲ ਉਹਨਾਂ ਨੇ ਪਾਣੀ ਪੀਣਾ ਕਿਹਾ ਸੀ ਉਹ ਤਿਹਾਏ ਸੀ। ਸੋ ਕਹਿ ਤੈ ਦੀਨੋ ਨਿਰਵਾਰਾ, ਉਹ ਤੂੰ ਖੁਦਾ ਨੂੰ ਬਚਨ ਕਹਿ ਕੇ ਬਾਰਿਸ਼ ਬੰਦ ਕਰਵਾ ਦਿੱਤੀ। ਤਿੰਨ ਕੇ ਪਾਪਨ ਦੁੱਖ ਫਲ ਜੋ, ਕਹਿੰਦੇ ਜਿਹੜੇ ਉਹ ਜੀਵਾਂ ਨੇ ਪਾਪ ਕੀਤੇ ਉਹਨਾਂ ਦਾ ਜਿਹੜਾ ਫਲ ਦੁੱਖ ਮਿਲਣਾ ਸੀ। ਪੁੰਨ ਜੇ ਤਿਖਤ ਜੀਵ ਹੋਵੇ ਸੋ, ਦੂਜਾ ਕਹਿੰਦੇ ਤੂੰ ਬਚਨ ਪਾਪ ਕਰ ਲਿਆ ਜਿਹੜਾ ਕਿ ਉਹ ਤਿਹਾਏ ਜੀ ਮਰ ਜਾਣਗੇ, ਉਹਨਾਂ ਦਾ ਜਿਹੜਾ ਧਿਆਇਆ ਮਰਨ ਦਾ ਪਾਪ ਦਾ ਫਲ ਹੈ। ਸਭ ਕੋ ਭਾਰ ਭਰਿਓ ਗਰ ਤੇਰੇ, ਸਾਰਾ ਤੇਰੇ ਕਲ ਤੇ ਭਾਰ ਤੇਰੇ ਤੇ ਬੋਝ ਪੈ ਗਿਆ, ਤੈਨੂੰ ਹੀ ਪਾਪ ਲੱਗਣਗੇ ਜਿਹੜੇ ਤਿਹਾਏ ਮਰਨਗੇ। ਉਹ ਜੀਵ ਭੋਗੋਗੇ ਦੁੱਖ ਨਰਕ ਕਨੇ, ਇਸ ਕਰਕੇ ਵੀ ਪੀਰਾ ਮਨ ਮੁਖਾ ਤੂੰ ਤਾਂ ਨਰਕਾਂ ਵਿੱਚ ਜਾ ਕੇ ਬੜਾ ਦੁੱਖ ਭੋਗੇਗਾ। ਪਰਮੇਸ਼ਵਰ ਕੋ ਲਖਿਓ ਅਯਾਨਾ, ਤਵੇ ਪਰਮੇਸ਼ਵਰ ਨੂੰ ਐਨੇ ਅਣਜਾਣ ਹੀ ਬੇਸਮਝੀ ਜਾਣਿਆ ਹੋਇਆ। ਆਪਨ ਜਾਣਿਓ ਪਰਮ ਸਿਆਣਾ, ਆਪਣੇ ਆਪ ਨੂੰ ਤੂੰ ਬੜਾ ਸਿਆਣਾ ਸਮਝਿਆ ਹੋਇਆ। ਬੇਮੁਖ ਅਬ ਤੂਰਨ ਉੱਠ ਜਾਈਏ, ਕਰਕੇ ਤੂੰ ਕੋਈ ਪੀਰ ਪੂਰ ਨੀ ਖੁਦਾ ਦਾ, ਤੂੰ ਤਾਂ ਬਹੁਤ ਵੱਡਾ ਮਨਮੁਖ ਹੈ, ਤੂੰ ਚੱਲ ਭੱਜ। ਇਹਾ ਰਹਿਣ ਤਾਂ ਬਥਾਨ ਨਾ ਹੋਈਏ, ਮੇਰੇ ਵਰਗੇ ਮਨਮੁਖ ਵਾਸਤੇ ਥਾਂ ਤੇ ਰਹਿਣ ਵਾਸਤੇ ਕੋਈ ਥਾਂ ਹੈ ਨਹੀਂ। ਸੁਣਿਓ ਜਲਾਲ ਸਮਝ ਤਬ ਆਈ, ਉਸ ਵੇਲੇ ਜਦੋਂ ਮਹਾਂਤੋਂ ਸੁਣਿਆ ਜਲਾਲ ਨੂੰ ਸਮਝ ਆ ਗਈ ਵੀ ਤੇ ਗੱਲ ਤਾਂ ਠੀਕ ਕਹਿੰਦਾ। ਬੋਲਿਓ ਬਹਰ ਹਿਰਦੇ ਪਛਤਾਈ, ਹਿਰਦੇ ਵਿੱਚ ਪਛੋਤਾਵਾ ਜਾ ਕਰਦਾ ਫਿਰ ਉਹ ਬੋਲਿਆ ਏ ਪੀਰ, ਜੇ ਭਾਣਾ ਮਨ ਹਸੇ ਕੈਸੇ। ਮੁਖੀ ਮਹਾਂਤ ਜੀ, ਜਿਹੜੇ ਖੁਦਾ ਦਾ ਭਾਣਾ ਮੰਨਦਾ ਉਹ ਕਿਹੋ ਜਿਹੇ ਹੁੰਦੇ ਕੈਸੇ ਹੁੰਦੇ? ਉੱਤਰ ਮੋਹੇ ਬਤਾਵੋ ਐਸੇ, ਮੈਨੂੰ ਇਸ ਤਰ੍ਹਾਂ ਮਾਰਾ ਤਸੱਲੀ ਬਖਸ਼, ਉੱਤਰ ਦੇ ਦਿਓ ਜਵਾਬ ਦੇ ਦਿਓ, ਜਿਹੜਾ ਭਾਣਾ ਮੰਨਦੇ ਹੋ ਇਸ ਤਰ੍ਹਾਂ ਦੇ ਹੁੰਦੇ? ਕਹੇ ਮਹੰਤ ਜੇ ਭਾਣਾ ਮਨ, ਉਹ ਮੁਖੀ ਮਹੰਤ ਕਹਿਣ ਲੱਗਾ ਉਹ ਜਲਾਲ ਜਿਹੜੇ ਖੁਦਾ ਦੇ ਭਾਣੇ ਨੂੰ ਮੰਨਦੇ ਹੁਕਮ ਨੂੰ ਮੰਨਦੇ ਹੈ, ਸੇ ਗੁਰਮੁਖ ਹੈ ਮਨ ਜੋ ਸੁਜਾਨੈ, ਉਹ ਗੁਰਮੁਖ ਹੈ ਉਹ ਸਿਆਣੇ ਮਨੁੱਖ ਹੁੰਦੇ ਹੈ। ਜੋ ਭਾਣਾ ਮੇਟ ਹੈ ਕਰਤਾਰ, ਜਿਹੜਾ ਪਰਮੇਸ਼ਰ ਦਾ ਹੁਕਮ ਹੈ ਜਿਹੜਾ ਉਹਨੂੰ ਮੇਟਦੇ ਹੈ ਨਾ, ਕਹਿੰਦੇ ਵੀ ਇਹ ਤੂੰ ਗਲਤ ਕਰ ਰਿਹਾ ਹੈ। ਸੋ ਬੇਮੁਖ ਦੁੱਖ ਪਾਵੇ ਹੈ ਭਾਰ, ਉਹ ਬੇਮੁਖ ਬੰਦੇ ਹੁੰਦੇ ਉਹ ਭਾਰੀ ਦੁੱਖ ਪਾਉਂਦੇ ਹੈ। ਫਿਰ ਦੋਹਰਾ ਤਬ ਜਲਾਲ ਬੋਲਿਓ ਬਚਨ, ਕਹਿੰਦੇ ਉਹ ਮਹੰਤ ਤੋਂ ਸੁਣ ਕੇ ਜਲਾਲ ਜਿਹੜਾ ਸੀ ਨਾ ਪੀਰ ਬੋਲਿਆ, ਭਲੋ ਮਾਇ ਨਾ ਪਾਏ, ਪੀਰ ਮਹੰਤ ਜੀ ਆ ਤਾਂ ਬੜਾ ਚੰਗਾ, ਮੈਂ ਗੁਰੂ ਨਾਨਕ ਦੀ ਬਾਣੀ ਦਾ ਸੋਹਣਾ ਅਰਥ ਪਾ ਲਿਆ, ਮੈਂ ਨਾ ਪਾ ਲਿਆ ਹੈ, ਮੱਕੇ ਜਾਵਨ ਤੇ ਬਚਿਓ। ਮੈਂ ਤਾਂ ਵੀ ਗੁਰਮੁਖ ਕਿਹਨੂੰ ਕਹੀਦਾ ਹੈ, ਤੇ ਮੈਂ ਤਾਂ ਮੱਕੇ ਦੀ ਹਜ ਕਰਨ ਚਲਿਆ ਸੀ, ਉਦੋਂ ਜਾਣੋ ਬਚ ਗਿਆ, ਰਹਿ ਗਿਆ, ਬਹੁਤ ਦੂਰ ਹੈ ਰਸਤਾ। ਨਿਸ਼ਾ ਭਈ ਮਨ ਆਏ, ਇੱਥੇ ਕਹਿੰਦੇ ਆ ਕੇ ਮੇਰੇ ਮਨ ਦੀ ਤਸੱਲੀ ਹੋ ਗਈ, ਤੁਸੀਂ ਨਿਸੱਲੀ ਕਰਾ ਤੀ, ਮੈਂ ਤਾਂ ਸਮਝਦਾ ਸੀ ਮਾਨ ਹੈ, ਮੈਂ ਤਾਂ ਬਹੁਤ ਰੱਬ ਦਾ ਮਨਮੁਖ ਬੰਦਾ। ਚੌਪਈ ਇੱਕ ਦਰਵੇਸ਼ ਮਿਲਿਓ ਮੁਝ ਆਈ, ਹੇ ਮੁਖੀ ਮਹੰਤ ਜੀ ਮੈਨੂੰ ਇੱਕ ਮੇਰੇ ਅਸਥਾਨ ਤੇ ਆ ਕੇ ਰੱਬ ਦਾ ਦਰਵੇਸ਼ ਮਿਲਿਆ। ਗੁਰਮੁਖ ਕੀ ਤਿੰਨ ਗਿਰਾ ਅਲਾਈ, ਉਸਨੇ ਕਹਿੰਦੇ ਗੁਰਮੁਖ ਨਾਦੋਂ ਗੁਰਮੁਖ ਬੇਦੋਂ ਗੁਰਮੁਖ ਰਹਿਸਿਆ ਸਮਾਈ, ਇਸ ਤਰ੍ਹਾਂ ਦੀ ਬਾਣੀ ਪੜੀ ਸੁਣਾਈ ਸੀ। ਲੇਨ ਮਾਏ ਨਾ ਮੈਂ ਚੱਲ ਆਇਓ, ਮੈਂ ਉਹਨਾਂ ਦਰਵੇਸ਼ਾਂ ਦੇ ਕਹਿਣ ਕਰਕੇ ਇਹਦਾ ਅਰਥ ਲੈਣ ਸਮਝਣ ਵਾਸਤੇ ਆਇਆ। ਸੋ ਤੁਮ ਤੇ ਨੀਕੀ ਬਿੱਦ ਪਾਇਓ, ਮਹਾਰਾਜ ਤੁਹਾਡੇ ਪਾਸੋਂ ਚੰਗੀ ਤਰ੍ਹਾਂ ਮੈਂ ਨਿਰਣਾ ਪਾ ਲਿਆ, ਅਰਥ ਪਾ ਲਿਆ ਵੀ ਜਿਹੜਾ ਪਰਮੇਸ਼ਰ ਦਾ ਹੁਕਮ ਹੈ ਉਹਨੂੰ ਮਿੱਠਾ ਕਰਕੇ ਮੰਨਦੇ ਹੋ ਗੁਰਮੁਖ ਹੈ, ਜਿਹੜਾ ਪਰਮੇਸ਼ਰ ਤੇ ਹੁਕਮ ਕਰਦੇ ਵੀ ਤੂੰ ਆਹ ਗਲਤ ਕਰ ਰਿਹਾ ਕਰ ਰਿਹਾ ਤਰਕ ਉਹ ਮਨਮੁਖ ਹੁੰਦੇ ਆ, ਮੈਂ ਸਮਝ ਲਿਆ ਮੈਂ ਗੁਰਮੁਖ ਨਹੀਂ ਮੈਂ ਮਨਮੁਖ ਹਾਂ। ਕਹੇ ਮਹੰਤ ਸੋ ਜੋ ਦਰ ਦਰ ਕਹੇ ਮਹੰਤ ਸੋ ਜੋ ਦਰਵੇਸ਼ਾ, ਉਸ ਵੇਲੇ ਜਿਹੜਾ ਮੁਖੀ ਮਹੰਤ ਉਹਦੀ ਗਿਆਨ ਦੀ ਇੱਕ ਖੁੱਲੀ ਸੀ, ਕਹਿੰਦੇ ਉਹ ਜਿਹੜਾ ਦਰਵੇਸ਼ ਤੇਰੇ ਕੋਲ ਆਇਆ ਹੈ ਨਾ, ਪੂਰਨ ਪੁਰਖ ਲਖੋ ਜਗ ਤੇਸ਼ਾ, ਸੰਸਾਰ ਦਾ ਮਾਲਕ ਹੈ, ਪੂਰਨ ਪੁਰਖ ਹੈ, ਪਰਮੇਸ਼ਰ ਆਪ ਆਇਆ ਹੋਇਆ ਹੈ। ਸਰ ਬਾਗ ਲਖੋ ਗੁਣ ਖਾਨੀ, ਉਹਦਾ ਗੁਣਾਂ ਦਾ ਖਾਣ ਹੈ, ਸਭ ਕੁਝ ਜਾਣਨ ਵਾਲਾ ਹੈ ਉਹ, ਜਾਏ ਸ਼ਰਨ ਗਹੀਏ ਮਨ ਬਾਨੀ, ਕੋਈ ਐਵੇਂ ਨਾ ਤੂੰ ਸਮਝ ਜਾ ਕੇ ਉਹਦੀ ਸ਼ਰਨ ਫੜ ਲਾ, ਉਹ ਗੁਣਾਂ ਦੀ ਖਾਣ ਹੈ ਮਨ ਉਹ ਸੁਣਿਓ ਜਲਾਲ ਭੇਦ ਭਲ ਪਾਏ ਜਦੋਂ ਜਲਾਲ ਨੇ ਸੁਣਿਆ ਚੰਗੀ ਤਰ੍ਹਾਂ ਗੁਰੂ ਨਾਨਕ ਦਾ ਭੇਦ ਪਾ ਲਿਆ ਵੀ ਤਾਂ ਖੁਦਾਈ ਆਇਆ ਹੋਇਆ ਮੇਰੇ ਕੋਲ ਸ੍ਰੀ ਨਾਨਕ ਕੋ ਲਖਿਓ ਖੁਦਾਏ ਫਿਰ ਇਸਨੇ ਜਾਣਿਆ ਵੀ ਗੁਰੂ ਨਾਨਕ ਸਾਹਿਬ ਤਾਂ ਖੁਦਾਇਆ ਹੋਇਆ ਹੈ ਮੇਰੇ ਅਸਥਾਨ ਤੇ ਤਬ ਆਹਾਰ ਉਤਰਿਓ ਲੀ ਖਾਈ ਜਦੋਂ ਵਾਸਿਓ ਮਨ ਵਿੱਚ ਸ਼ਰਧਾ ਆਈ ਹੈ ਸਨਮੁਖ ਹੋਇਆ ਉਸੇ ਵੇਲੇ ਉਪਰੋਂ ਭੋਜਨ ਦਾ ਥਾਲ ਉਤਰਿਆ ਤੇ ਨਹੀਂ ਛਕ ਲਿਆ ਰੱਜ ਕੇ ਸੁਖ ਸੋ ਸਗਰੀ ਰੈਨ ਬਿਤਾਈ ਸੁਖ ਨਾਲ ਕਹਿੰਦੇ ਸਾਰੀ ਰਾਤ ਬਤੀਤ ਇਸਨੇ ਕੀਤੀ ਇੱਥੇ ਦੋਹਰਾ ਭੋਰ ਪਈ ਇੱਛਾ ਕਰੀ ਜਦੋਂ ਸਵੇਰ ਹੋਈ ਹੈ ਫਿਰ ਕਹਿੰਦੇ ਜਾਣ ਦੀ ਇੱਛਾ ਕੀਤੀ ਜਾਓ ਸਿੰਧ ਕੇ ਪਾਰ ਜਿਹੜਾ ਸਮੁੰਦਰ ਦਾ ਪਾਰਲਾ ਪਾਸਾ ਮੈਂ ਉਹ ਚਲਾ ਜਾਵਾਂ ਆਇਓ ਤਬ ਹੈ ਜਹਾਜ ਡਿੱਗ ਇਸ ਤਰ੍ਹਾਂ ਕਹਿੰਦੇ ਜਦੋਂ ਇੱਛਾ ਜੀ ਕੀਤੀ ਉਹ ਸੇਵੜੇ ਤੇ ਨੇੜੇ ਸਮੁੰਦਰੀ ਜਹਾਜ ਆ ਪਹੁੰਚਾ ਚੜਿਓ ਚੱਲਣ ਹਿਤ ਤਾਰ ਹਾਂ ਇਸ ਤਰ੍ਹਾਂ ਕਹਿੰਦੇ ਚੜ ਪਿਆ ਹੈ ਚੱਲਣ ਵਾਸਤੇ ਬੜਾ ਪ੍ਰੇਮ ਪਿਆਰ ਧਾਰ ਕੇ ਚੌਪਈ ਸਿੰਧ ਉਰਾਰ ਆਏ ਕਰ ਤੂਰਨ ਇਸ ਵੇਲੇ ਕਹਿੰਦੇ ਸਮੁੰਦਰ ਲੈ ਉਰਲੇ ਪਾਸੇ ਆ ਕੇ ਬੜੀ ਛੇਤੀ ਪਹੁੰਚੋ ਜੈ ਸ੍ਰੀ ਨਾਨਕ ਪੂਰਨ ਪੂਰਨ ਗੁਰੂ ਨਾਨਕ ਸਾਹਿਬ ਜੀ ਬੈਠੇ ਉੱਥੇ ਬੜੀ ਜਲਦੀ ਆ ਪਹੁੰਚਿਆ ਪਦ ਪੰਕਜ ਲਪਟਿਓ ਹੋਇਆ ਦੀਨਾ ਬਹੁਤ ਨਿਮਰਤਾ ਸਹਿਤ ਹੋ ਕੇ ਮਹਾਰਾਜ ਦੇ ਚਰਨਾਂ ਕਮਲੀ ਲੱਗਿਆ ਜੁੜਿਆ ਤੁਮ ਖੁਦਾਏ ਹੋ ਪਰਮ ਸਰਬ ਪ੍ਰਵੀਨਾ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਸਭ ਤਰ੍ਹਾਂ ਕਰਕੇ ਸਿਆਣੇ ਤੁਸੀਂ ਤਾਂ ਖੁਦਾ ਹੀ ਆਪ ਹੋ ਜੀ ਕਰ ਉਸਤਤ ਬਹੁ ਬੈਠਿਓ ਪਾਸੂ ਬਹੁਤ ਹੀ ਉਸਦੀ ਵਡਿਆਈ ਕਰਕੇ ਹੱਥ ਜੋੜ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਿਆ ਬੋਲੇ ਬਚਨ ਸਕਲ ਸੁਖ ਰਾਸੂ ਜੋ ਸਾਰੇ ਸੁਖਾਂ ਦਾ ਖਜ਼ਾਨਾ ਗੁਰੂ ਨਾਨਕ ਸਾਹਿਬ ਬਚਨ ਬੋਲੇ ਜੋ ਕਛ ਅਰਥ ਸੁਣਿਓ ਤੈ ਜਾਈ ਵੀ ਜਲਾਲ ਦੀਨ ਪੀਰ ਸੱਜਦ ਜਿਹੜਾ ਤੂੰ ਉੱਥੇ ਕਹਿੰਦੇ ਉਹਨਾਂ ਮਹਾਤਮਾ ਤੋਂ ਅਰਥ ਸੁਣਿਆ ਹੈ ਸੋ ਜਲਾਲ ਤੁਮ ਦੇ ਹੋ ਬਤਾਈ ਭਾਈ ਬਾਲਾ ਮਰਦਾਨਾ ਬੈਠੇ ਤੇਰਾ ਸੇਵਕ ਬੈਠਾ ਇਹਨਾਂ ਨੂੰ ਵੀ ਸੁਣਾ ਦੇ ਅਰਥ ਤਬ ਹੀ ਪੀਰ ਜੋਰ ਕਰ ਕਹੀ ਮਹਾਰਾਜ ਦੇ ਕਹਿਣ ਕਰਕੇ ਤੈਨੂੰ ਜਿਹੜਾ ਇਹ ਪੀਰ ਜਲਾਲ ਨੇ ਹੱਥ ਜੋੜ ਕੇ ਕਿਹਾ ਤੁਮ ਕਹੋ ਸਭ ਕੁਛ ਰੋਸ਼ਨ ਇਹੀ ਮੈਨੂੰ ਕੀ ਪੁੱਛ ਰਹੇ ਹੋ ਤੁਹਾਨੂੰ ਸਭ ਤਰ੍ਹਾਂ ਕਰਕੇ ਕਹਿੰਦੇ ਪਤਾ ਹੀ ਹੈ ਰੋਸ਼ਨੀ ਚਾਨਣੀ ਹੈ ਨਹਿ ਜਾਣਾ ਹੋ ਤਾਂ ਬੂਝ ਮੋਕੋ ਮਹਾਰਾਜ ਗੁਰਮੁਖ ਦੇ ਅਰਥ ਤੁਸੀਂ ਨਾ ਜਾਣਦੇ ਹੋ ਤਾਂ ਮੈਨੂੰ ਤੁਸੀਂ ਪੁੱਛੋ ਤੁਹਾਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਚੰਨ ਜ਼ਿਆਦਾ ਪਤਾ ਹੈ ਸਭ ਘੱਟ ਘੱਟ ਕੀ ਸੁਧ ਹੈ ਤੋ ਕੋ ਹੁਣ ਤਾਂ ਮਹਾਰਾਜ ਦਿਲਾਂ ਦਿਲਾਂ ਦੀਆਂ ਸਾਰੀਆਂ ਖ਼ਬਰਾਂ ਹੈ ਤੁਸੀਂ ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਹੋ ਦੋਹਰਾ ਸ੍ਰੀ ਗੁਰ ਉਚਰਿਓ ਕਹੋ ਅਬ ਗੁਰੂ ਮਹਾਰਾਜ ਕਹਿੰਦੇ ਵੀ ਭਲਾ ਫੇਮਸ ਤੈਨੂੰ ਕਹਿੰਦੇ ਉਹ ਗੁਰਮੁਖ ਨਾਦੂ ਗੁਰਮੁਖ ਵੇਦੋਂ ਦੇ ਅਰਥ ਕਰਕੇ ਤੂੰ ਸੁਣਾ ਜਿਸ ਬਿਦ ਭਇਓ ਬਿਰਤਾਂਤ ਇਸ ਤਰ੍ਹਾਂ ਵੀ ਉੱਥੇ ਮਹਾਤਮਾ ਨਾਲ ਤੇਰਾ ਪ੍ਰਸੰਗ ਹੋਇਆ ਉਹ ਦੱਸ ਸਾਨੂੰ ਤਬ ਜਲਾਲ ਬਚ ਮਾਨ ਕੈ ਜਦੋਂ ਇਹ ਜਲਾਲ ਦੀਨ ਪੀਰ ਨੇ ਮਹਾਰਾਜ ਦੇ ਬਚਨਾਂ ਨੂੰ ਮੰਨ ਲਿਆ ਭਨੀ ਸਰਬ ਨਿਜ ਬਾਤ ਸਾਰੀ ਆਪਣੀ ਹੱਡ ਬੀਤੀ ਵੀ ਗੱਲ ਕਹੀ ਕਿ ਮਹਾਰਾ ਮੈਂ ਸਮੁੰਦਰ ਤੋਂ ਜਹਾਜ਼ ਡੁੱਬਣੋਂ ਬਚਾਇਆ ਬਾਰਿਸ਼ ਪੈਂਦੀ ਉਹ ਹਟਾਈ ਉਹਨਾਂ ਮਹਾਤਮਾ ਨੇ ਬਹੁਤ ਵੱਡਾ ਮੈਨੂੰ ਮਨਮੁਖ ਕਿਹਾ ਮੈਨੂੰ ਤਾਂ ਕਿਹਾ ਨਿਕਲ ਇੱਥੋਂ ਅੱਜ ਇਹ ਤਾਂ ਗੁਰਮੁਖਾਂ ਦੇ ਰਹਿਣ ਵਾਲੀ ਜਗ੍ਹਾ ਮਨਮੁਖਾਂ ਵਾਸਤੇ ਕੋਈ ਥਾਂ ਨਹੀਂ ਹੈ ਇਉਂ ਸਾਰੀ ਗੱਲ ਦੱਸਦੀ ਪਰ ਉਹਨਾਂ ਨੇ ਭਜਾਇਆ ਤਾੜਿਆ ਮੈਨੂੰ ਚੌਪਈ ਭਾਣਾ ਮਨ ਹੈ ਗੁਰਮੁਖ ਸੋਈ ਉਹਨਾਂ ਮਹਾਤਮਾ ਨੇ ਦੱਸਿਆ ਸੀ ਵੀ ਜਿਹੜੇ ਗੁਰ ਪਰਮੇਸ਼ਰ ਦਾ ਭਾਣਾ ਮੰਨਦੇ ਹੁੰਦੇ ਆ ਨਾ ਖੜੇ ਮੱਥੇ ਉਹ ਗੁਰਮੁਖ ਹੁੰਦੇ ਹੁੰਦੇ ਆਏ ਸਮੇਟਾ ਹੈ ਬੇਮੁਖ ਹੋਈ ਜਿਹੜੇ ਪਰਮੇਸ਼ਰ ਦੀ ਆਗਿਆ ਨੂੰ ਮੇਟਦੇ ਉਹੀ ਮਨਮੁਖ ਬੰਦੇ ਹੁੰਦੇ ਪ੍ਰਿਥਮੈ ਇਸ ਬਿਦ ਥੋ ਅਗਿਆਤਾ ਪਹਿਲਾਂ ਤਾਂ ਮਹਾਰਾਜ ਇਸ ਪਾਸੇ ਤੋਂ ਮੈਂ ਸਮਝ ਤੋਂ ਬਿਨਾਂ ਸੀ ਮੈਨੂੰ ਨਹੀਂ ਕੋਈ ਗਿਆਨ ਸੀ ਵੀ ਇਹ ਜਿਹੜਾ ਭਾਣਾ ਮੰਨਦਾ ਹੈ ਉਹ ਅਸਲੀ ਗੁਰਮੁਖ ਹੁੰਦਾ ਹੈ ਜਿਹੜਾ ਨਹੀਂ ਮੰਨਦਾ ਉਹ ਮਨਮੁਖ ਹੁੰਦਾ ਹੈ ਇਹ ਮਹਾਰਾਜ ਤੁਹਾਡੀ ਕਿਰਪਾ ਉੱਧਰ ਗਿਆ ਅਤੇ ਉਹਨਾਂ ਪਤਲੋਂ ਹੀ ਮੈਨੂੰ ਪਤਾ ਚੱਲਿਆ ਵੀ ਮੈਂ ਤਾਂ ਇਸ ਤਰ੍ਹਾਂ ਹਨੇਰੇ ਵਿੱਚ ਹੀ ਫਿਰ ਰਿਹਾ ਸੀ। ਤੁਮ ਮਿਲਨੇ ਤੇ ਭਾ ਸਗਿਆ ਤਾ ਮਿਲਾਪ ਕਰਕੇ ਗਿਆ ਸਹਿਤ ਹੋ ਗਿਆ, ਮੈਨੂੰ ਸਮਝ ਪੈ ਗਈ ਹੈ ਵੀ ਪਰਮੇਸ਼ਰ ਦੇ ਹੁਕਮ ਵੀ ਚੱਲਣਾ ਚਾਹੀਦਾ, ਆਪਣੀਆਂ ਮਨਮਾਨੀਆਂ ਨਹੀਂ ਕਰਨੀਆਂ, ਪਰਮੇਸ਼ਰ ਤੇ ਹੁਕਮ ਨਹੀਂ ਕਰਨਾ ਚਾਹੀਦਾ। ਇਸ ਪ੍ਰਕਾਰ ਤਹਿੰਦੇ ਉਪਦੇਸ਼ਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਜਲਾਲ ਦੀਨ ਨੂੰ ਉਪਦੇਸ਼ ਦਿੱਤਾ ਹੈ। ਚੱਲਣੇ ਤਿਆਰ ਭਏ ਜਗ ਤੇਸ਼ਾ, ਜਗ ਦੇ ਮਾਲਕ ਇਹਦੇ ਕੋਲੋਂ ਚੱਲਣ ਲਈ ਅੱਗੇ ਨੂੰ ਤਿਆਰ ਹੋ ਗਏ। ਕਰ ਕੇ ਬੰਧਨ ਬਿਨੈ ਬਖਾਨੀ, ਜਿਹੜਾ ਜਲਾਲ ਦੀਨ ਹੈ ਹੱਥ ਜੋੜ ਕੇ ਨੇ ਬੇਨਤੀ ਕਰਕੇ ਕਿਹਾ ਸਤਿਗੁਰਾਂ ਨੂੰ, ਸੇਵਕ ਭਇਓ ਕਰਮ ਮਨ ਬਾਣੀ, ਮਹਾਰਾਜ ਆਪ ਜੀ ਦਾ ਮਨ ਬਾਣੀ ਸਰੀਰ ਕਰਕੇ ਹੁਣ ਪੂਰਾ ਸੇਵਕ ਬਣ ਗਿਆ। ਸ੍ਰੀ ਗੁਰ ਤੇਹ ਕੋ ਧੀਰਜ ਦੀਨਾ, ਗੁਰੂ ਮਹਾਰਾਜ ਨੇ ਉਸ ਨੂੰ ਸੁਣ ਕੇ ਧੀਰਜ ਹੌਸਲਾ ਦਿੱਤਾ ਵੀ ਠੀਕ ਹੈ। ਬਹਰੋ ਆਪ ਪਿਆਨਾ ਕੀਨਾ, ਫਿਰ ਉਸ ਵੇਲੇ ਆਪ ਇਥੋਂ ਚਾਲਾ ਮਾਰ ਦਿੱਤਾ, ਅੱਗੇ ਨੂੰ ਤੁਰ ਪਏ। ਕੇਵਲ ਕਾਰਜ ਨਰਨ ਉਧਾਰਨ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਸਿਰਫ ਜਿਹੜਾ ਕਾਰਜ ਹੈ ਵੀ ਲੋਕਾਂ ਦਾ ਉਧਾਰ ਕਰਨਾ ਹੈ। ਭਗਤ ਗਿਆਨ ਕੀ ਸੁਮਤ ਸਿਖਾਰਨ, ਪ੍ਰੇਮ ਨਾਲ ਕਿਵੇਂ ਭਗਤੀ ਕਰੀਦਾ, ਉਪਰੋਕਸ਼ ਗਿਆਨ ਕਿਵੇਂ ਪ੍ਰਾਪਤ ਹੁੰਦਾ, ਇਹ ਜਿਹੜੀ ਸ੍ਰੇਸ਼ਟ ਮਤ ਹੈ ਨਾ, ਜਿਸ ਦੁਆਰਾ ਉਪਰੋਕਸ਼ ਗਿਆਨ ਹੋਵੇ ਉਹ ਸ੍ਰੇਸ਼ਟ ਮਤ ਸਿਖਾਉਣ ਵਾਸਤੇ ਮਹਾਰਾਜ ਦਾ ਇੱਧਰ ਉੱਧਰ ਵਿਚਰਨਾ ਹੈ। ਹੋਰ ਕੋਈ ਕਾਰਨ ਨਹੀਂ, ਕਾਰਜ ਕੰਮ ਨਹੀਂ ਆਪ ਜੀ ਨੂੰ ਵੀ ਕੋਈ ਬਿਜ਼ਨਸ ਖੋਲਣਾ, ਕੋਈ ਰੁਪਈਏ ਇਕੱਠੇ ਡਾਲਰ ਇਕੱਠੇ ਕਰਕੇ ਲਿਆਉਣੇ ਬਾਹਰੋਂ, ਸਿਰਫ ਲੋਕਾਂ ਦਾ ਉਧਾਰ ਕਰਨਾ, ਭਗਤੀ ਵਿੱਚ ਜੋੜਨਾ, ਇਸ ਕਰਕੇ ਮਹਾਰਾਜ ਫਿਰ ਰਹੇ ਨੇ। ਇਹ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਜਿਵੇਂ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਉਹ ਜਿੱਥੇ ਇਬਰਾਹੀਮ ਸ਼ੇਖ ਬ੍ਰਹਮ ਰਹਿੰਦਾ ਸੀ ਚੇਲਾ, ਇਹਦੇ ਕੋਲ ਗਏ, ਇਹਦੇ ਨਾਲ ਵਿਚਾਰ ਵਟਾਂਦਰਾ ਹੋਇਆ। ਇਹਦੇ ਪਰਸਾਏ ਗੁਰੂ ਮਹਾਰਾਜ ਜੀ ਨੇ ਜੋ ਆਸਾ ਦੀ ਵਾਰ ਦੇ ਵਿੱਚ ਕੁਝ ਸਲੋਕ ਪੌੜੀਆਂ ਆਉਂਦੀਆਂ ਉਹ ਉਚਾਰਨ ਕੀਤੀਆਂ ਸੀ, ਉਹ ਅਗਲੇ ਦੀਵਾਨਾਂ ਵਿੱਚ ਸਾਰਾ ਪ੍ਰਸੰਗ ਆਏਗਾ। ਪੱਲੜੀ ਵਾਰ ਨੂੰ ਵੀ ਸਰਵਣ ਕਰਕੇ ਲਹਾ ਲਹਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸ੍ਰੀ ਗੁਰ ਤੇਹ ਕੋ ਧੀਰਜ ਦੀਨਾ, ਬਹਰੋ ਆਪ ਪਿਆਨਾ ਕੀਨਾ, ਕੇਵਲ ਕਾਰਜ ਨਰਨ ਉਧਾਰਨ, ਭਗਤ ਗਿਆਨ ਕੀ ਸੁਮਤ ਸਿਖਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪੁਰੂ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਤੁਮ ਠਾਕੁਰ ਤੁਮ ਪਏ ਅਰਦਾਸ, ਜਿਉ ਪਿੰਡ ਸਭ ਤੇਰੀ ਰਾਤ ਵਾਤ ਪਿਤਾ ਹਮ ਵਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣੇ।